ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ, ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ ਤੇਹੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ। ਵਾਹਿਗੁਰੂ ਸਾਹਿਬ ਜੀਓ, ਨਰਾਜ ਛੰਦ ਗੁਰੂ ਗੋਬਿੰਦ ਸਿੰਘ ਜੀ, ਨਿਖੰਗ ਚਾਂਪ ਧਾਰਨ ਆਨੰਦ ਦਾ ਮੁਕੰਦ ਬ੍ਰਿੰਦ, ਬੈਰਨ ਬਿਧਾਰਨ ਹਿਰਦੇ ਸਦੀਵ ਦਾਸ ਕੇ, ਨਿਵਾਸ ਹੰਤ ਤ੍ਰਾਸ ਕੋ, ਪਦਾਰ ਬਿੰਦ ਮੰਜੁਲੰ, ਨਮੋ ਨਮੋ ਅਨਾਸ ਕੋ। ਗੁਰੂ ਗੋਬਿੰਦ ਸਿੰਘ ਜੀ, ਨਿਖੰਗ ਚਾਂਪ ਧਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਜੀ, ਆਪ ਗੁਰਸਿੱਖ ਸੰਗਤਾਂ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਜੁੜ ਕੇ ਜੋ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ, ਸਰਵਣ ਕਰ ਰਹੇ ਸੀ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਜੋ ਮੁੱਢ ਤੋਂ ਪ੍ਰਾਰੰਭ ਹੋਇਆ ਹੈ, ਉਹ ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਬਾਅਦ ਸਰਵਣ ਕਰਦੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਦੇ ਕਹਿਣ ਤੋਂ ਕਿ ਮਹਾਰਾਜ ਸੁਣਿਆ ਲੰਕਾ ਵਿੱਚ ਰਾਵਣ ਰਹਿੰਦਾ ਸੀ, ਰਾਮ ਚੰਦਰ ਜੀ ਨੇ ਸਮੁੰਦਰ ਉੱਪਰ ਦੀ ਪੁਲ ਬੰਨ੍ਹ ਕੇ ਰਾਵਣ ਨੂੰ, ਉਹਦੇ ਭਰਾ ਕੁੰਭਕਰਨ ਅਤੇ ਪੁੱਤਰ ਮੇਘਾਦਕਾ ਨੂੰ ਮਾਰਿਆ ਸੀ। ਇਸ ਤਰ੍ਹਾਂ 33 ਕਰੋੜ ਜਿਹੜਾ ਦੇਸ਼ ਹੈ ਉਹਦਾ ਕੈਦ ਵਿੱਚੋਂ ਛਿੜਾ ਕੇ ਉਹਨਾਂ ਨੂੰ ਸੁਤੰਤਰ ਕੀਤਾ ਸੀ, ਫਿਰ ਅਯੁੱਧਿਆ ਵਿੱਚ ਚਲੇ ਗਏ ਸੀ। ਮੇਰੀ ਇਹ ਖਾਹਿਸ਼ ਹੈ ਵੀ ਮੈਨੂੰ ਉਹ ਲੰਕਾ ਹੀ ਦਿਖਾ ਦਿਓ। ਉਹ ਭਾਈ ਬਾਲਾ ਜੀ ਦਾ ਬਚਨ ਮੰਨ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਲੰਕਾ ਵੱਲ ਨੂੰ ਚਲੇ ਗਏ ਸੀ। ਸਮੁੰਦਰ ਦੇ ਕਿਨਾਰੇ ਜੇ ਪਹੁੰਚ ਕੇ ਉੱਥੇ ਇੱਕ ਸ਼ਿਵਲਿੰਗ ਪਿਆ ਹੈ, ਉਹਨੂੰ ਦੇਖ ਕੇ ਮਰਦਾਨਾ ਕਹਿਣ ਲੱਗਿਆ ਜੀ ਇਹ ਕਿਉਂ ਪਿਆ? ਜਿਵੇਂ ਰਮਾਇਣ ਵਿੱਚ ਇਸ ਸ਼ਿਵਲਿੰਗ ਦੀ ਕਥਾ ਜੀ ਆਉਂਦੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨੇ ਨੂੰ ਸੁਣਾ ਦਿੱਤੀ ਵੀ ਰਾਮ ਜੀ ਨੇ ਸ਼ਿਵ ਦੀ ਪੂਜਾ ਕੀਤੀ ਸੀ ਇੱਥੇ, ਇਸ ਕਰਕੇ ਉਦੋਂ ਦਾ ਇੱਥੇ ਕਿਨਾਰੇ 'ਤੇ ਸਵਾਹੇ ਮਾਨ ਹੈ। ਫਿਰ ਮਰਦਾਨੇ ਨੇ ਕਿਹਾ ਕਿ ਮਹਾਰਾਜ ਵੀ ਤੁਸੀਂ ਸਰਵ ਕਲਾ ਸਮਰੱਥ ਹੋ, ਤੁਹਾਡੇ ਨਾਲ ਅਸੀਂ ਆ ਸਮੁੰਦਰ ਦੇ ਪਾਣੀ ਉੱਪਰ ਵੀ ਖੁਸ਼ਕ ਧਰਤੀ ਨੂੰ ਚਲੇ ਜਾਂਦੇ ਰਹੇ ਅਤੇ ਹੁਣ ਜਾ ਰਹੇ ਹਾਂ ਅਤੇ ਜਾਵਾਂਗੇ। ਅਤੇ ਰਾਮ ਜੀ ਨੇ ਉਹ ਸਮਰੱਥ ਸੀ ਅਤੇ ਕਿਉਂ ਨਹੀਂ ਉਹ ਪਾਣੀ ਦੇ ਉੱਪਰ ਦੀ ਚਲੇ ਗਏ ਤੁਹਾਡੇ ਵਾਂਗ। ਉਹ ਰਾਮ ਨਾਮ ਲੈ ਕੇ ਪੁੱਤਰ ਨਹੀਂ ਪੁੱਲ ਬਣਿਆ ਫੇਰ ਗਏ। ਮਹਾਰਾਜ ਕਹਿੰਦੇ ਮਰਦਾਨੇ, ਉਹਨਾਂ ਨੇ ਨਾਮ ਦੀ ਮਹਿਮਾ ਜਣਾਈ ਵੀ ਨਾਮ ਸਾਡੇ ਨਾਲੋਂ ਵੱਡਾ ਹੈ, ਸਾਡੇ ਕਰਕੇ ਥੋੜ੍ਹੇ ਕਰਨਗੇ, ਨਾਮ ਕਰਕੇ ਬਹੁਤੇ ਤਰਨੇ। ਇਸ ਕਰਕੇ ਪਰਮੇਸ਼ਰ ਦੀ ਨਾਮ ਦੀ ਮਹਿਮਾ ਨੂੰ ਜਣਾਉਂਦਿਆਂ ਹੋਇਆਂ ਹਰ ਇੱਕ ਪੱਥਰ 'ਤੇ ਰਾਰਾ ਮਾਮਾ ਲਿਖ ਕੇ ਪੁੱਲ ਬਣਿਆ। ਇਹ ਪਹਾੜਾਂ ਨੂੰ ਜਿਵੇਂ ਬਿਰਸ਼ ਦੇ ਕੋਈ ਪੱਤਰੇ ਹੁੰਦੇ ਉਹਨਾਂ ਨੂੰ ਪਾਣੀ ਉੱਪਰ ਉਤਾਰ ਦਿੱਤਾ, ਪੁੱਲ ਬਣ ਲਿਆ, ਅਸੀਂ ਚਲੇ ਗਏ। ਮਰਦਾਨੇ ਨੇ ਕਹਿਣਾ ਮਹਾਰਾਜ ਥੋੜ੍ਹਾ ਜਿਹਾ ਰਾਮ ਜੀ ਦਾ ਪ੍ਰਸੰਗ ਹੀ ਸੁਣਾ ਦਿਓ, ਜਿਵੇਂ ਮਹਾਰਾਜ ਨੇ ਸੰਖੇਪਤ ਰੂਪ ਵਿੱਚ ਸੁਣਾਇਆ ਇਹਦੀ ਮਹਿਮਾ ਜਾਣ, ਇੱਛਾ ਜਾਣ ਕੇ। ਉਹ ਆਪਾਂ ਪਿੱਛੇ ਪਰਸੋਂ ਰਲ ਮਿਲ ਕੇ ਸੁਣਿਆ, ਕਿਉਂਕਿ ਕੱਲ੍ਹ ਤਾਂ ਚੇਤ ਦੀ ਸੰਗਰਾਂਦ ਦਾ ਦਿਹਾੜਾ ਸੀ, ਜਿਸ ਕਰਕੇ ਚੇਤ ਮਹੀਨੇ ਦੁਆਰਾ ਹੀ ਵਿਚਾਰ ਹੋਈ ਸੀ। ਪਰਸੋਂ ਆਪਾਂ ਪ੍ਰਸੰਗ ਸੁਣਿਆ ਸੀ, ਰਹਿੰਦਾ ਪ੍ਰਸੰਗ ਲੰਕਾ ਦਾ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਹੈ, ਮਰਦਾਨੇ ਜਿਵੇਂ ਫੇਰ ਪੁੱਛ ਲਿਆ ਸਤਿਗੁਰੂ ਜੀ ਤੋਂ, ਉਹ ਜਿਵੇਂ ਮਹਾਰਾਜ ਨੇ ਉੱਤਰ ਦਿੱਤਾ ਹੈ, ਉਹ ਸਾਰੇ ਪ੍ਰਸੰਗ ਖੋਲ ਖੋਲ ਆ ਰਿਹਾ। ਉਹ ਜਿਵੇਂ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਗੁਰੂ ਗੋਬਿੰਦ ਸਿੰਘ ਜੀ ਨਿਖੰਗ ਚਾਂਪ ਧਾਰਨ। ਇਹ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਸ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਛੰਦਾਬੰਦੀ ਵਿੱਚ ਰਚਿਆ ਹੈ, ਉਹ ਆਪਣੇ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਹੇ। ਵਿਵਾਹ ਗੁਰੂ ਕਲਗੀਧਰ ਜੀ ਦੇ ਅੰਮ੍ਰਿਤਧਾਰੀ ਸਿੰਘ ਸਨ, ਖਾਲਸੇ ਸਨ, ਜਿਸ ਕਰਕੇ ਆਪ ਜੀ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕੀਤਾ। ਕੀ ਕਹਿ ਰਿਹਾ ਕਵੀ ਸੰਤੋਖ ਸਿੰਘ? ਗੁਰੂ ਗੋਬਿੰਦ ਸਿੰਘ ਜੀ ਨਿਭੰਗ ਚਾਪ ਧਾਰ ਨੂੰ, ਇਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਆਪਣੇ ਪਵਿੱਤਰ ਹੱਥਾਂ ਵਿੱਚ ਸੋਹਣਾ ਜਿਹੜਾ ਤਨਕ ਕਮਾਨ ਨੂੰ ਧਾਰਨ ਕਰਨ ਵਾਲੇ ਹੋ, ਅਤੇ ਪੱਥਰ ਜਿਹੜਾ ਤੀਰਾਂ ਨਾਲ ਭਰਿਆ ਹੋਇਆ ਉਸਨੂੰ ਲੱਕ ਨਾਲ ਧਾਰਨ ਵਾਲੇ ਹੋ। ਆਨੰਦ ਦਾ ਮੁਕੰਦ ਬ੍ਰਿੰਦ ਬੈਰਨ ਬੇਦਾਰਨ। ਆਨੰਦ ਵੀ ਦਾਤੇ ਹੋ, ਆਨੰਦੀ ਬਖਸ਼ਣ ਕਰਨ ਵਾਲੇ ਹੋ, ਆਨੰਦ ਦੇ ਨਾਲ ਆ ਮੁਕਤੀ ਦਾਤਾ ਵੀ ਹੋ, ਮੁਕਤ ਦੇਣ ਵਾਲੇ ਵੀ ਹੋ। ਜਿਹੜੇ ਕੋਈ ਕਵੀ ਲੋਕ ਉਹਨਾਂ ਦੇ ਜਿਹੜੇ ਕੋਈ ਬਾਹਰਲੇ ਬੈਰੀ ਹੈ ਅਤੇ ਅੰਦਰਲੇ ਜਿਹੜੇ ਕਾਮ ਕ੍ਰੋਧ ਆਦਿਕ ਹੈ, ਇਹ ਸਾਰੇ ਸਮੂਹ ਜਿਹੜੇ ਬੈਰੀ, ਇਹਨਾਂ ਨੂੰ ਵੀ ਆਪ ਦੂਰ ਕਰ ਦੇਣ ਵਾਲੇ, ਨਾਸ ਕਰ ਦੇਣ ਵਾਲੇ ਹੋ। ਹਿਰਦੇ ਸਦੀਵ ਦਾਸ ਕੇ ਨਿਵਾਸ ਹੰਤ ਤ੍ਰਾਸ ਕੋ। ਮਹਾਰਾਜ ਦਾਸਾਂ ਦੇ ਹਿਰਦਿਆਂ ਵਿੱਚ ਆਪ ਨਿਵਾਸ ਕਰਦੇ ਹੋ, ਹਿਰਦਿਆਂ ਦੇ ਵਿੱਚ ਨਿਵਾਸ ਕਰਕੇ ਦਾਸਾਂ ਦੇ ਜਿਹੜੇ ਡਰ ਪੈ ਉਹਨੂੰ ਵੀ ਦੂਰ ਕਰ ਦੇਣ ਵਾਲੇ ਹੋ। ਪਦਾਰ ਬਿੰਦ ਮੰਜੁਲ ਨਮੋ ਨਮੋ ਅਨਾਸ ਕੋ। ਇਸ ਕਰਕੇ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜੋ ਆਪ ਜੀ ਦੇ ਚਰਨ ਕਮਲ ਬਹੁਤ ਹੀ ਮੰਜਲ ਕੀ ਉਜਲ ਹਨ ਅਤੇ ਅਨਾਸ ਕੋ ਕੀ ਸੁਖ ਦਾਤੇ ਹਨ, ਐਸੇ ਸੁਖਦਾਤੇ ਚਰਨਾਂ ਨੂੰ ਮੈਂ ਕਵੀ ਜੀ ਨਮਸਕਾਰ ਹੈ, ਨਮਸਕਾਰ ਹੈ ਜੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸ੍ਰੀ ਅੰਗਦ ਸੁਨ ਪਰਮ ਸੁਜਾਨਾ। ਕਵੀ ਸੰਤੋਖ ਸਿੰਘ ਜੀ ਨੇ ਜਿਹੜਾ ਸਾਰਾ ਇਤਿਹਾਸ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਲਿਆ ਹੈ, ਜਿਸ ਕਰਕੇ ਜਦੋਂ ਵੀ ਕੋਈ ਇਤਿਹਾਸ ਸ਼ਬਦਾਬੰਦੀ ਵਿੱਚ ਸ਼ੁਰੂ ਕਰਦੇ ਆ ਫਿਰ ਭਾਈ ਬਾਲਾ ਜੀ ਲਈ ਸਤਿਕਾਰ ਨਾਲ ਦਿੰਦੇ ਆ। ਸ੍ਰੀ ਸਾਲਾ ਬਾਲਾ ਸੁੰਦਰ ਵਾਰ ਵੀ ਉਹ ਸਵਾਏ ਮਨ ਭਾਈ ਬਾਲਾ ਜੀ ਸੰਧੂ ਗੋਦ ਦੇ ਸਨ, ਉਹਨਾਂ ਨੇ ਜਿਵੇਂ ਬਾਅਦ 'ਚ ਬਚਨ ਕਿਹਾ ਉਸੇ ਦਾ ਅਲੱਸਾ ਵੀ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਮਹਾਨ ਸੁਗੜ ਸਜਾਨ, ਇਹ ਭਾਈ ਬਾਲਾ ਜੀ ਨੇ ਸਤਿਗੁਰੂ ਅੰਗਦ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਿਹਾ, ਉਸੇ ਦਾ ਲੱਥਾ ਕਵੀ ਕਰ ਰਿਹਾ ਹੈ। ਬੋਲਿਓ ਬਹਰ ਬੈਨ ਮਰਦਾਨਾ। ਹੇ ਗੁਰੂ ਅੰਗਦ ਸਾਹਿਬ ਜੀ, ਇਉਂ ਰਾਮ ਜੀ ਦਾ ਪ੍ਰਸੰਗ ਸਰਵਣ ਕਰਕੇ ਸੰਖਿਪਤ ਰੂਪ ਵਿੱਚ ਫਿਰ ਮਰਦਾਨਾ ਬੋਲ ਪਿਆ ਸੀ। ਰਗਬਰ ਸੇਤ ਜੁਬਾਨ ਦਾ ਵਕੀਨਾ। ਮਰਦਾਨੇ ਨੇ ਸਤਿਗੁਰੂ ਨੂੰ ਬੋਲ ਕੇ ਕਿਹਾ ਸੀ ਕਿ ਮਹਾਰਾਜ ਤ੍ਰੇਤੇ ਯੁੱਗ ਵਿੱਚ ਜੋ ਰਾਘਵਾਂ ਦੇ ਕੁਲ ਦੇ ਵਿੱਚ ਸ੍ਰੇਸ਼ਟ ਰਾਮ ਜੀ ਹੋਏ, ਜਦੋਂ ਉਹਨਾਂ ਨੇ ਲੰਕਾ ਤੋਂ ਮੁੜਨਾ ਕੀਤਾ, ਪੁਲ ਬੰਨਣਾ ਕੀਤਾ ਸੀ, ਤੇ ਉਪਰ ਕੋ ਚੱਲ ਹੋ ਪ੍ਰਬੀਨਾ। ਮਹਾਰਾਜ ਆਪਾਂ ਉਹ ਪੁਲ ਦੇ ਉੱਪਰ ਹੀ ਚੱਲਣਾ ਕਰੀਏ, ਆਪ ਬਹੁਤ ਪ੍ਰਵੀਨ ਬਹੁਤ ਹੀ ਸਿਆਣੇ ਹੋ, ਚਤਰ ਹੋ ਜੀ। ਗੁਰ ਕਹਿ ਲੰਕਾ ਤੇ ਕੀ ਮੋਰਾ। ਗੁਰੂ ਮਹਾਰਾਜ ਮਰਦਾਨੇ ਤੋਂ ਸੁਣ ਕੇ ਕਹਿਣ ਲੱਗੇ ਵੀ ਮਰਦਾਨੇ, ਇਸ ਵੇਲੇ ਰਾਮ ਚੰਦਰ ਨੇ ਰਾਵਣ ਨੂੰ ਮਾਰ ਦਿੱਤਾ ਸੀ, ਲੰਕਾ ਸਾੜ ਦਿੱਤੀ ਸੀ, ਵਿਖਣ ਨੂੰ ਰਾਜ ਭਾਗ ਦੇ ਦਿੱਤਾ ਸੀ, ਜਦੋਂ ਪਿੱਛੇ ਅਯੁੱਧਿਆ ਵੱਲ ਨੂੰ ਮੁੜਨਾ ਕੀਤਾ ਸੀ, ਤਬ ਹੀ ਰਾਮ ਸੇਤ ਦੀਏ ਤੋਰਾ। ਵਾਪਸ ਆਉਂਦਿਆਂ ਜਿਹੜਾ ਉਹ ਪੁਲ ਜਿਹਾ ਬੰਨਿਆ ਸੀ ਨਾ, ਉਹਨੂੰ ਕਹਿੰਦੇ ਤੋੜ ਦਿੱਤਾ ਸੀ। ਪੰਥ ਗਮਨ ਕੋ ਤਾਂ ਪਰ ਨਾਹੀਂ। ਕਰਕੇ ਜਿਹੜਾ ਰਾਮ ਜੀ ਨੇ ਉਹ ਪੁਲ ਜਿਹਾ ਬਣਵਾਇਆ ਸੀ, ਉਹਦੇ ਉੱਪਰ ਕਹਿੰਦੇ ਹੁਣ ਚੱਲਣ ਵਾਸਤੇ ਰਸਤਾ ਹੈ ਨਹੀਂ, ਉਹ ਤਾਂ ਤੋੜ ਦਿੱਤਾ ਸੀ ਆਉਂਦਿਆਂ ਉਹਨਾਂ ਨੇ। ਰਹੀ ਨਿਸ਼ਾਨੀ ਸਾਗਰ ਮਾਹੀ। ਸਮੁੰਦਰ ਵਿੱਚ ਕਿਤੇ ਕਿਤੇ ਆ ਜਿਹੜੀਆਂ ਚਟਾਨਾਂ ਜਿਹੀਆਂ ਪਈਆਂ ਤੈਨੂੰ ਦਿਸ ਰਹੀਆਂ ਹਨ, ਇਹ ਕਹਿੰਦੇ ਕਿਤੇ ਕਿਤੇ ਉਹ ਪੁਲ ਬੰਨਣ ਦੀਆਂ ਨਿਸ਼ਾਨੀਆਂ ਜਿਹੀਆਂ ਦਿਸ ਰਹੀਆਂ ਹਨ। ਨਾਮ ਜੋਰ ਸੋ ਰਗ ਕੁਲ ਕੇਤਾ। ਇਹ ਵੀ ਮਰਦਾਨੇ ਜਿਹੜਾ ਨਾਮ ਦਾ ਬਲ ਹੈ ਉਹਦੇ ਨਾਲ ਕਹਿੰਦੇ ਬਲ ਨਾਲ ਜੋ ਰਾਘਵਾਂ ਦੇ ਕੁਲ ਦੇ ਤੁਜਾਰੂ ਰਾਮ ਜੀ ਹਨ। ਬੰਦਿਓ ਤਬੈ ਉਦਦ ਕੋ ਸੇਤਾ। ਇਸ ਤਰ੍ਹਾਂ ਕਹਿੰਦੇ ਸਮੁੰਦਰ ਦੇ ਉੱਪਰ ਨਾਮ ਦੇ ਬਲ ਦੇ ਨਾਲ ਉਹਨਾਂ ਨੇ ਪੁਲ ਬੰਨਾ ਕੀਤਾ ਸੀ, ਹਰ ਇੱਕ ਪੱਥਰ ਉੱਪਰ ਰਾਮ ਨਾਮ ਲਿਖਿਆ ਸੀ। ਅਬ ਹਮਨੇ ਕਰ ਨਾਮ ਅਲੰਬੂ। ਇਸੇ ਕਰਕੇ ਮਰਦਾਨੇ ਆਪਾਂ ਵੀ ਹੁਣ ਪਰਮੇਸ਼ਰ ਦਾ ਨਾਮ ਦਾ ਆਸਰਾ ਲੈ ਕੇ ਹੈ ਪਾਰ ਸਰਬ ਨਿਧ ਅੰਬੂ। ਜਿਹੜਾ ਇਹ ਸਮੁੰਦਰ ਦਾ ਸਾਰਾ ਪਾਣੀ ਇਹ ਤੋਂ ਪਾਰ ਹੋ ਜਾ, ਪਾਰ ਲੰਘ ਜਾਵਾਂਗੇ। ਅਸ ਕਹਿ ਗਮਨ ਕੀਨ ਜਗ ਨਾਥਾ। ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਮਰਦਾਨੇ ਨੂੰ ਬਚਨ ਕਹਿ ਕੇ ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਨੂੰ ਚੱਲਣਾ ਕੀਤਾ। ਜਲ ਪਰ ਚੱਲੇ ਜਾਹ ਸੁਖ ਰਾਸਾ। ਸੁਖਾਂ ਦੇ ਖਜ਼ਾਨੇ ਰੂਪ ਸਤਿਗੁਰੂ ਮੌਜ ਨਾਲ ਪਾਣੀ ਉੱਪਰ ਹੀ ਚਲੇ ਜਾ ਰਹੇ। ਗਏ ਮੱਧ ਇੱਕ ਮੀਨ ਨਿਹਾਰਾ। ਕਹਿੰਦੇ ਸਮੁੰਦਰ ਦੇ ਵਿਚਾਲੇ ਜੇ ਚਲੇ ਗਏ ਹਨ, ਇੱਕ ਬਹੁਤ ਸਾਰਾ ਕਹਿੰਦੇ ਮੱਛੀਆ ਦੇਖਿਆ ਹੈ। ਸਹਿਸ ਕੋਸ ਕੋ ਜਿਹੇ ਬਿਸਥਾਰਾ। ਜਿਹਦਾ ਫਲਾ ਸੀ ਨਾ ਕਹਿੰਦੇ ਸੌ ਕੋ ਦਾ ਸੀ, ਸੌ ਖੋ ਲੰਮਾ ਕਹਿੰਦੇ ਉਹ ਮੱਛ ਹੈ ਸੀ, ਸਰਾਪੀ ਹੋਈ ਰੂਪ ਸੀ, ਜਿਹੜੇ ਕੋਈ ਸਰਾਪੇ ਹੁੰਦੇ ਉਹਨਾਂ ਦੇ ਸਰੀਰ ਦੇ ਆਕਾਰ ਜੇ ਇਹੋ ਜਿਹੇ ਹੀ ਹੁੰਦੇ ਹਨ ਤਾਂ ਪਰ ਕਿਤਕ ਬਾਰ ਕੀ ਗਵਨ ਆਓ ਸਮਛਦੇ ਹੋ ਸਰੀਰ ਉੱਪਰ ਹੀ ਕਹਿੰਦੇ ਕੁਝ ਸਮਾਂ ਮਹਾਰਾਜ ਨੇ ਚਲਣਾ ਕੀਤਾ ਮਰਦਾਨੇ ਬਾਲੇ ਸਹਿਤ ਸਿਰ ਭਰ ਭੇ ਠਾਂਡੇ ਗੁਣ ਭਵਨ ਗਿਰੀ ਜਾਂਦੇ ਜਾਂਦੇ ਜਦੋਂ ਗੁਰੂ ਮਹਾਰਾਜ ਗੁਣਾਂ ਦੇ ਘਰ ਉਹਦੇ ਸੀਸ ਉੱਪਰ ਜਾ ਖੜੋਤੇ ਹਨ ਬਦਨ ਬਿਲੋਕ ਡਰਿਓ ਮਰਦਾਨਾ ਵੱਡੇ ਸਾਰੇ ਮੱਛ ਦਾ ਮੂੰਹ ਜਾਂ ਵੱਡਾ ਸਾਰਾ ਅੱਡਿਆ ਦੇਖ ਕੇ ਮਰਦਾਨਾ ਤਾਂ ਬਹੁਤ ਡਰ ਗਿਆ ਹੈ ਅਚਰਜ ਮਾਨਿਓ ਬਚਨ ਬਖਾਨਾ ਮੂੰਹ ਜਾਂ ਦੇਖ ਕੇ ਚਰਜੀ ਮੰਨਿਆ ਤਿਉਂ ਬਚਨ ਕਿਹਾ ਸਤਿਗੁਰੂ ਜੀ ਨੂੰ ਸ੍ਰੀ ਪ੍ਰਭ ਰਾਵਰ ਕੇਰ ਪ੍ਰਭਾਉ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬੜਾ ਤੇਜ ਪ੍ਰਤਾਪ ਹੈ ਤਿਆਗਿਓ ਹਮੈ ਨਕੀਨੋ ਖਾਓ ਇਸ ਕਰਕੇ ਵੱਡੇ ਸਾਰੇ ਮੱਛ ਨੇ ਮਹਾਰਾਜ ਸਾਨੂੰ ਛੱਡ ਨਹੀਂ ਖਾਧਾ ਹੈ ਨਾਤੁਰ ਨਿਗਲ ਜਾਏ ਇੱਕ ਬਾਰੀ ਨਹੀਂ ਤਾਂ ਮਹਾਰਾਜ ਜੇ ਤੁਹਾਡਾ ਪ੍ਰਤਾਪ ਨਾ ਹੁੰਦਾ ਨਾ ਤਾਂ ਇੱਕੋ ਵਾਰੀ ਸਾਨੂੰ ਅੰਦਰ ਨਿਕਲ ਜਾਣਾ ਸਾਨੂੰ ਅੰਗਦਨ ਲਗਾ ਲੈਣਾ ਸੀ ਮਾਨੁਖ ਮੁਖ ਦਾਨੋ ਅਨਹਾਰੀ ਕਹਿੰਦੇ ਮਨੁੱਖ ਮੂੰਹ ਵਿੱਚ ਦਾਣਾ ਜਾਂ ਸੌਖਾ ਹੀ ਲੰਘਾ ਲੈਂਦਾ ਇਸ ਤਰ੍ਹਾਂ ਕਹਿੰਦੇ ਅਸੀਂ ਵੀ ਦਾਣੇ ਅਨੁਸਾਰ ਅੰਦਰ ਚਲੇ ਜਾਣਾ ਸਾਨੂੰ ਦਾਣੇ ਵਾਂਗੂ ਅੰਦਰ ਲੰਘਾ ਲੈਣਾ ਸੀ ਇਹ ਮੱਛ ਨੇ ਪ੍ਰਥਮ ਬਿਲੋਕਿਓ ਮੀਨ ਮਹਾਨਾ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਵੀ ਸਮੁੰਦਰ ਉੱਪਰ ਜਾਂਦਿਆਂ ਜਾਂਦਿਆਂ ਹੋਇਆ ਬੜਾ ਭਾਰੀ ਮੱਛ ਮੈਂ ਦੇਖਿਆ ਸੀ ਉਸ ਤੇ ਇਹ ਵਿਸਾਲ ਪਹਿਚਾਨਾ ਆਹ ਜਿਹੜਾ ਮੱਛ ਹੈ ਹੁਣ ਦੇਖ ਰਿਹਾ ਇਹ ਤੇ ਉਹਦੇ ਨਾਲੋਂ ਵੱਡਾ ਸਾਰਾ ਪਛਾਣਿਆ ਜਾਂਦਾ ਹੈ ਕੇਤਿਕ ਦੋਨੋਂ ਕੋਸ ਪਰਮਾਨਾ ਆਹ ਜਿਹੜਾ ਪਹਿਲਾਂ ਮੱਛ ਦੇਖਿਆ ਹੁਣ ਆਹ ਦੇਖ ਰਿਹਾ ਹੈ ਇਹਦਾ ਮਹਾਰਾਜ ਕਿੰਨੀ ਕੋਹਾਂ ਦੀ ਮਿਣਤੀ ਦਾ ਅੰਦਾਜ਼ਾ ਹੈ ਮੁਝ ਹੈ ਬਤਾਵਾ ਉਹ ਕਿਰਪਾ ਨਿਧਾਨਾ ਇਹ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਮੈਨੂੰ ਜ਼ਰੂਰ ਦੱਸ ਦੇਵੋ ਜੀ ਬੋਲੇ ਪ੍ਰਭੂ ਬਿਲੋਕ ਤਮਾਸ਼ੋ ਗੁਰੂ ਮਹਾਰਾਜ ਬੋਲਿਓ ਮਰਦਾਨੇ ਕਹਿੰਦੇ ਤੂੰ ਤਮਾਸ਼ਾ ਦੇ ਖੇਲ ਦੇਖ ਮਾਇਆ ਮੈਂ ਕੱਛ ਸਲਖੋ ਨਾ ਸੰਸੋ ਜਿਹੜਾ ਕੋਈ ਪਰਮੇਸ਼ਰ ਦੀ ਮਾਇਆ ਉਹਦੇ ਵਿੱਚ ਤੂੰ ਸੰਸਾ ਨਾ ਕੋਈ ਜਾਣ ਪੈਂਤੀਸ ਕੋਸ ਪ੍ਰਥਮ ਜੋ ਦੇਖਾ ਜਿਹੜਾ ਪਹਿਲਾਂ ਤੂੰ ਵੱਡਾ ਸਾਰਾ ਮੱਛ ਦੇਖਿਆ ਸੀ ਉਹ ਤਾਂ ਕਹਿੰਦੇ 35 ਕੋ ਲੰਬਾਈ ਹੈ ਸਹਿਸ ਕੋਸ ਕੋ ਇਹੋ ਵਿਸੇਖਾ ਜਿਹੜਾ ਹੁਣ ਤੂੰ ਦੇਖ ਰਿਹਾ ਵਿਸ਼ੇਸ਼ ਕਰਕੇ ਕਹਿੰਦੇ 100 ਕੋ ਲੰਮਾ ਹੈ ਇਸ ਕੀ ਜਾਤ ਨਾਮ ਤਿਮ ਕਹੀਐ ਇਸ ਜਿਹੜਾ 100 ਕੋ ਲੰਮਾ ਹੈ ਨਾ ਇਹਦੀ ਕਹਿੰਦੇ ਜਿੱਤ ਜਾਤੀ ਹੈ ਨਾ ਮੱਛ ਦੀ ਤਿਮ ਕਹਿੰਦੇ ਆਖੀ ਜਾਂਦੀ ਹੈ ਇਸ ਨਿਗਲਹਿ ਸੋ ਤੇ ਮੰਗਲ ਕਹੀਐ ਜਿਹੜਾ ਇਹ ਤਿਮ ਜਾਤੀ ਦੇ ਮੱਛ ਨੂੰ ਕਹਿੰਦੇ ਸੂਤ ਹੀ ਅੰਦਰ ਲੰਘਾ ਜਾਏ ਨਿਗਲ ਜਾਏ ਉਹਨੂੰ ਤੁਮੰਗਲ ਜਾਤ ਦਾ ਮੱਛ ਕਿਹਾ ਜਾਂਦਾ ਹੈ ਜੋ ਉਸ ਲੀਲ ਜਾਏ ਬਰ ਆਈ ਮਰਦਾਨੇ ਜਿਹੜਾ ਤੁਮੰਗਲ ਜਾਤ ਦੇ ਮੱਛ ਨੂੰ ਮੱਲੋ ਮੱਲੀ ਫੜ ਕੇ ਅੰਦਰ ਲੰਘਾ ਜਾਵੇ ਨਿਗਲ ਲਵੇ ਨਾਮ ਤੇ ਮੰਗਲ ਗਿਲ ਹੈ ਕਹਾਈ ਉਸ ਮੱਛ ਦਾ ਜਿਹੜਾ ਜਾਤ ਦਾ ਨਾਮ ਹੈ ਤੁਮੰਗਲ ਕਹਿੰਦੇ ਗਿਲਾ ਕਿਹਾ ਕਹਾਇਆ ਜਾਂਦਾ ਆਖਿਆ ਜਾਂਦਾ ਇਸ ਬਿਧ ਕਰਕੇ ਬਚਨ ਬਿਲਾਸਾ ਇਸ ਤਰ੍ਹਾਂ ਦੇ ਕਹਿੰਦੇ ਮਰਦਾਨੇ ਦੇ ਨਾਲ ਮਹਾਰਾਜ ਨੇ ਆਨੰਦਮੀ ਬਚਨ ਬਿਲਾਸ ਜੇ ਕੀਤੇ ਕਤਰੇ ਤੂਸ਼ਣ ਹੋਤ ਭਏ ਸੁਖ ਰਾਸਾ ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਫਿਰ ਚੁੱਪ ਚਾਪ ਹੋ ਗਏ ਚਰਨ ਰੇਨ ਜਬ ਚੱਖ ਸਿਰ ਪਰਨੀ ਪਰਸੀ ਕਹਿੰਦੇ ਜੋ ਮਹਾਰਾਜ ਦੇ ਚਰਨਾਂ ਦੀ ਧੂੜ ਹੈ ਜਦੋਂ ਸੌ ਕਹੋ ਜਿਹੜਾ ਮੱਛ ਆਕਾਰ ਵਾਲਾ ਫਲਾਵ ਵਾਲਾ ਹੈ ਉਹਦੇ ਚਰਨਾਂ ਮਹਾਰਾਜ ਦੇ ਚਰਨਾਂ ਦੀ ਧੂੜ ਸੀਸ ਉੱਪਰ ਸ਼ੋਹੀ ਹੈ ਪਈ ਹੈ ਬੋਲਣ ਸ਼ਕਤ ਪਈ ਤਬ ਸਰਸੀ ਚਰਨਾਂ ਦੀ ਧੂੜ ਦੀ ਐਸੀ ਕਲਾ ਹੋਈ ਹੈ ਕਹਿੰਦੇ ਉਹ ਜਿਹੜਾ ਮੱਛ ਹੈ ਉਹਨੂੰ ਬੋਲਣ ਦੀ ਮਹਾਨ ਸ਼ਕਤੀ ਆ ਗਈ ਹੈ ਬੋਲਣ ਲੱਗ ਪਿਆ ਹੈ ਪੂਜਨ ਲੱਗੇ ਪ੍ਰਭੂ ਤੇ ਤਾਈ ਉਹ ਮੱਛ ਦੇ ਤਾਈ ਗੁਰੂ ਮਹਾਰਾਜ ਜੀ ਫਿਰ ਇਸ ਤਰ੍ਹਾਂ ਕਹਿੰਦੇ ਉਹਦੀ ਸੁਰਤ ਨੂੰ ਜਗਾ ਕੇ ਪੁੱਛਣ ਲੱਗ ਪਏ ਹਨ ਅਹ ਕੌਣ ਝੱਖ ਕਾਇਆ ਪਾਈ ਵੀ ਤੂੰ ਪਿਛਲੇ ਜਨਮ ਵਿੱਚ ਕੌਣ ਸੀ ਜਿਸਨੇ ਆ ਵੱਡੇ ਸਾਰੇ ਮੱਛ ਦੀ ਦੇ ਪਾਈ ਹੈ ਤਬ ਹੀ ਬੋਲਿਓ ਹੋਏ ਅਧੀਨਾ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਤਦੋਂ ਕਹਿੰਦੇ ਬਹੁਤ ਹੀ ਜਿਹੜਾ ਮੱਛ ਹੈ ਨਾ ਜੋ ਪਿਛਲੇ ਜਨਮ ਵਿੱਚ ਇੱਕ ਮਨੁੱਖ ਸਰੀਰ ਵਿੱਚ ਸੀ, ਬਹੁਤ ਅਧੀਨਗੀ ਸਹਿਤ ਹੋ ਕੇ ਬੋਲਿਆ ਹੈ। ਸੁਣੋ ਹੇਤ ਜਾਂ ਭਾਤਾ ਨਮੀਨਾ। ਹੇ ਗੁਰੂ ਨਾਨਕ ਸਾਹਿਬ ਜੀ, ਸੁਣੋ, ਜਿਵੇਂ ਪਹਿਲਾਂ ਮੈਂ ਮਨੁੱਖ ਸੀ ਅਤੇ ਮੇਰਾ ਇਹ ਮੱਛ ਦਾ ਸਰੀਰ ਹੋ ਗਿਆ, ਮੈਂ ਮੱਛ ਬਣਿਆ, ਉਹਦਾ ਕਾਰਨ ਸਬਬ ਸੁਣ ਲਓ ਜੀ। ਹੁਤੋ ਕਾਲ ਜਿਹ ਜਨਕ ਨਿਰਪਾਲਾ। ਹੇ ਗੁਰੂ ਨਾਨਕ ਸਾਹਿਬ ਜੀ, ਜਿਸ ਸਮੇਂ ਉਹ ਮਿਥਿਲਾਪੁਰੀ ਦਾ ਰਾਜਾ ਜਨਕ ਹੈ ਸੀ, ਤਬ ਮੈਂ ਤਪ ਕੀ ਕਠਿਨ ਵਿਸਾਲਾ। ਜਨਕ ਰਾਜੇ ਦੇ ਕੋਲ ਰਹਿ ਕੇ ਮੈਂ ਬਹੁਤ ਕਹਿੰਦੇ ਸਖਤ ਤੋਂ ਸਖਤ ਤਪ ਕੀਤੇ। ਬਾਰ ਵਿਖੇ ਘਰ ਲਾ ਹੋਇਆ ਠੰਡ, ਕਹਿੰਦੇ ਜਦੋਂ ਮੈਂ ਤਪ ਕਰ ਸਕਦਾ ਸੀ ਨਾ, ਪਾਣੀ ਦੇ ਵਿੱਚ ਕਹਿੰਦੇ ਗੜ ਗੜ ਤਾਂ ਖੜਾ ਰਹਿੰਦਾ ਹੁੰਦਾ ਸੀ। ਰਹੋ ਸਥਿਰ ਕਰ ਧੀਰਜ ਗਾਡੋ, ਕਹਿੰਦੇ ਧੀਰ ਤਕੜਾ ਧਾਰ ਤੇ ਗਲ ਗਲ ਪਾਣੀ ਵਿੱਚ ਹੀ ਖੜਾ ਰਹਿੰਦਾ ਸੀ। ਸਹਿਜ ਸੁਭਾਏ ਜਨਕ ਚੱਲ ਆਇਓ। ਇਹ ਗੁਰੂ ਨਾਨਕ ਸਾਹਿਬ, ਇੱਕ ਵਾਰੀ ਜਨਕ ਰਾਜਾ ਜਿਹੜਾ ਸੁਤੇ ਸੁਭਾਅ ਚੱਲਦਾ ਚੱਲਦਾ ਉੱਥੇ ਆ ਗਿਆ ਜਿੱਥੇ ਮੈਂ ਗਲ ਗਲ ਪਾਣੀ ਵਿੱਚ ਖੜਾ ਤਪ ਕਰ ਰਿਹਾ ਸੀ। ਮੁਝੇ ਬਿਲੋਕਤ ਬਚਨ ਅਲਾਇਓ। ਤਪ ਕਰਦੇ ਨੂੰ ਦੇਖ ਕੇ ਤੇ ਜਨਕ ਰਾਜੇ ਨੇ ਇਉਂ ਮੈਨੂੰ ਆਖਿਆ, ਤਪ ਤੈਂ ਕਠਿਨ ਕੀਨ ਭਾ ਪੂਰਾ। ਮੇਰੇ ਸੇਵਕ, ਤੂੰ ਬੜਾ ਕਹਿੰਦੇ ਜਿਹੜਾ ਤਪ ਹੈ ਸਖਤ ਤੋਂ ਸਖਤ ਕੀਤਾ ਹੈ। ਅਬ ਤਜ ਬਚਨ ਮਾਨ ਮਮਰੂਰਾ। ਜਿਹੜਾ ਸੋਹਣਾ ਬਚਨ ਤੂੰ ਮੰਨ ਲੈ, ਸਖਤ ਜਿਹਾ ਤਪ ਕਰਨਾ ਹੁਣ ਤੂੰ ਛੱਡ ਦੇ, ਭਾਵ ਗਲ ਗਲ ਪਾਣੀ ਵਿੱਚ ਖੜਨਾ ਛੱਡ ਦੇ। ਜਹਿ ਸਤ ਸੰਗਤ ਹੋਤ ਸਮਾਜਾ। ਹੋਏ ਜਿੱਥੇ ਸਾਧ ਸੰਗਤ ਦਾ ਇਕੱਠ ਹੋਵੇ ਬਹੁਤਾ, ਸੇਵਾ ਕਰ ਹੋ ਤਹਾਂ ਸ਼ੁਭ ਕਾਜਾ। ਉੱਥੇ ਜਾ ਕੇ ਸੰਗਤ ਦੀ ਸੇਵਾ ਕਰਿਆ ਕਰ, ਇਹ ਬਹੁਤ ਚੰਗਾ ਕੰਮ ਹੋਵੇਗਾ ਤੇਰੇ ਲਈ। ਮਨ ਕੋ ਪ੍ਰਾਪਤ ਗਿਆਨ ਤਹਾਂ ਹੀ। ਤੂੰ ਸਤਸੰਗਤ ਵਿੱਚ ਜਾ ਕੇ ਉੱਥੇ ਸੇਵਾ ਕਰੇਗਾ, ਤੇਰੇ ਮਨ ਨੂੰ ਕਹਿੰਦੇ ਉੱਥੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਵੇ। ਮੁਕਤ ਉਚਿਤ ਹੋਇਆ ਸੰਸਾ ਨਾਹੀ। ਫਿਰ ਬਈ ਸੇਵਕ, ਤੂੰ ਮੁਕਤੀ ਦੇ ਯੋਗ ਹੋ ਜਾਏਗਾ, ਫਿਰ ਇਸ ਗੱਲ ਵਿੱਚ ਕੋਈ ਸੰਸਾ ਨਹੀਂ ਹੈ। ਦੋਹਰਾ ਚਰਨ ਬੰਦਨਾ ਮੈਂ ਕਰੀ। ਗੁਰੂ ਨਾਨਕ ਸਾਹਿਬ, ਜਨਕ ਰਾਜੇ ਤੋਂ ਸੁਣ ਕੇ ਮੈਂ ਉਹਦੇ ਚਰਨਾਂ ਤੇ ਮੱਥਾ ਟੇਕਿਆ। ਕਹਿਓ ਬਚਨ ਤਿੰਨ ਸੰਗ। ਜਿਹੜਾ ਜਨਕ ਰਾਜਾ ਜੀ, ਉਹਦੇ ਸਾਥ ਮੈਂ ਉਹ ਬਚਨ ਕਿਹਾ ਜੀ। ਇੱਕ ਬਰਖ ਔਰੈ ਕਰਾਂ। ਇਹ ਜਨਕ ਰਾਜਾ ਜੀ, ਇੱਕ ਸਾਲ ਤੱਕ ਮੈਂ ਹੋਰ ਜਿਹੜਾ ਇਹ ਪਾਣੀ ਵਿੱਚ ਹੀ ਖੜ ਕੇ ਤਪ ਕਰਾਂਗਾ। ਪੁਨ ਪੂਰਨ ਬਿਨ ਭੰਗ। ਫਿਰ ਬਿਨਾਂ ਕਿਸੇ ਵਿਘਨ ਤੋਂ ਮੇਰਾ ਜਿਹੜਾ ਤਪ ਹੈ ਇਹ ਪੂਰਾ ਹੋ ਜਾਏਗਾ, ਸਮਾਪਤ ਹੋ ਜਾਏਗਾ, ਭਾਵੇਂ ਇੱਕ ਸਾਲ ਤੋਂ ਬਾਅਦ ਪੂਰਾ ਹੋਊਗਾ। ਚੌਪਈ ਸੁਣ ਕੇ ਬੋਲਿਓ ਬਚਨ ਵਿਦੇਹੂ। ਗੁਰੂ ਨਾਨਕ ਸਾਹਿਬ ਮੇਰੇ ਬਚਨਾਂ ਨੂੰ ਸੁਣ ਕੇ ਫਿਰ ਜਨਕ ਰਾਜਾ ਇਉਂ ਬੋਲਿਆ ਮੈਨੂੰ, ਨੀਕੋ ਬਚਨ ਨ ਮਾਨਿਓ ਕੇਹੂ। ਇਹ ਮੇਰੇ ਸੇਵਕ, ਮੇਰਾ ਜਿਹੜਾ ਬਚਨ ਚੰਗਾ ਸੀ ਤੂੰ ਉਹਨੂੰ ਚੰਗਾ ਨੀ ਕਰਕੇ ਮੰਨਿਆ ਹੈ। ਜਾਂ ਤੇ ਹੋਇ ਜਲ ਜੀਵ ਵਿਸਾਲਾ। ਤਪ ਕਰਕੇ ਹਉਮੈ ਹੰਕਾਰ ਹੋ ਜਾਂਦਾ, ਹੰਕਾਰ ਕਰਕੇ ਫਿਰ ਮਨ ਬੇਗਤ ਆ ਜਾਂਦਾ ਹੈ। ਇਸ ਕਰਕੇ ਚੰਗਾ ਵੀ ਜਿਹੜਾ ਤੂੰ ਮੇਰਾ ਬਚਨ ਨਹੀਂ ਮੰਨਿਆ, ਤੇ ਤੂੰ ਹੁਣ ਕਹਿੰਦੇ ਕਿਸੇ ਪਾਣੀ ਦਾ ਹੀ ਜੀਵ ਬਣ ਜਾ, ਵੱਡਾ ਸਾਰਾ ਮਾਛੀ ਬਣ ਜਾ। ਜਲ ਮੈਂ ਰਹੋ ਸਦੀਵ ਵਿਸਾਲਾ। ਹੁਣ ਪਾਣੀ ਵਿੱਚ ਹੀ ਤੂੰ ਰਹਿ ਕੇ ਰਾਜੀ ਹੈ ਤੇ ਵੱਡਾ ਸਾਰਾ ਮੱਛ ਜਿਹਾ ਬਣ ਕੇ ਪਾਣੀ ਵਿੱਚ ਹੀ ਰਿਹਾ ਜਾਇਆ ਕਰ। ਸੁਣ ਕੇ ਬਚਨ ਡਰਿਓ ਉਰ ਮਾਹੀ। ਗੁਰੂ ਨਾਨਕ ਸਾਹਿਬ ਜੀ, ਜਨਕਰਾ ਦੇ ਹੋ ਜੇ ਤੇ ਗੁੱਸੇ ਦੇ ਬਚਨ, ਰਾਜੀ ਦੇ ਬਚਨ ਸੁਣ ਕੇ ਮੈਂ ਸੇਵਕ ਬਹੁਤ ਡਰ ਗਿਆ। ਸਰਾਪ ਅੰਤ ਬੂਝਤ ਭਾਤ ਆਹੀ। ਆਪਣੇ ਜਨਕ ਰਾਜੇ ਦੇ ਪਾਸੋਂ ਵੀ ਮਾਰਾ, ਮੇਰੇ ਸਰਾਪ ਦਾ ਅੰਤ ਕਦੋਂ ਹੋਊਗਾ, ਖੜਾ ਕਦੋਂ ਛੁੱਟੂਗਾ, ਇਹ ਮੈਂ ਪੁੱਛਿਆ ਨਾ। ਬਨ ਕਾ ਬਨ ਕੋ ਜੀਵ ਬਹੋਰੀ। ਕਿਉਂਕਿ ਮਹਾਰਾਜ ਤੁਸੀਂ ਹੁਣ ਸਰਾਪ ਦੇ ਦਿੱਤਾ ਵੀ ਇਹ ਪਾਣੀ ਦਾ ਜੀਵ ਬਣ ਕੇ ਮੱਛਾ ਬਣ ਕੇ ਹੋਏ ਕੇ ਨਹੀਂ ਮੁਕਤ ਕਬ ਮੋਰੀ। ਮਹਾਰਾਜ ਦੱਸੋ ਜਨਕ ਰਾਜਾ ਜੀ, ਕਦੇ ਮੇਰੀ ਮੁਕਤੀ ਹੋ ਜਾਊਗੀ, ਕਦੇ ਮੈਂ ਮੱਛ ਦੇ ਸਰੀਰ ਤੋਂ ਛੁੱਟ ਜਾਵਾਂਗਾ। ਬੋਲਿਓ ਜਨਕ ਆਏ ਕਲ ਕਾਲਾ। ਹੇ ਗੁਰੂ ਨਾਨਕ ਸਾਹਿਬ, ਤਦੋਂ ਜਨਕ ਰਾਜਾ ਬੋਲਿਆ, ਕਹਿੰਦੇ ਵੀ ਸੇਵਕਾ ਜਦੋਂ ਕਲਯੁਗ ਦਾ ਸਮਾਂ ਆਵੇਗਾ, ਤਬ ਧਰ ਹੈ ਅਵਤਾਰ ਕਿਰਪਾਲਾ। ਬੋਲੋ ਜਿਹੜਾ ਦਿਆਲੂ ਕਿਰਪਾਲੂ ਵਾਹਿਗੁਰੂ ਉਹ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਧਾਰਨ ਕਰੇਗਾ ਧਰਤੀ ਤੇ। ਤਿਨਕੇ ਚਰਨ ਸੁਹੈ ਜਬ ਆਈ। ਜਿਹੜੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਸਰੂਪ ਹੈ, ਜਦੋਂ ਉਹਨਾਂ ਦੇ ਚਰਨ ਤੇਰੇ ਕਹਿੰਦੇ ਸੀਸ ਨੂੰ ਛੋਣਗੇ, ਤਬ ਇਹ ਸਰਾਪ ਨਾਸ ਹੋਇਆ ਜਾਈ। ਵੀ ਸੇਵਕਾ ਜਿਹੜਾ ਮੇਰਾ ਸਰਾਪ ਦਿੱਤਾ ਇਹਦਾ ਖਾਤਮਾ ਹੋ ਜਾਏਗਾ, ਬਖਸ਼ਿਆ ਜਾਏਗਾ। ਦੂਜੇ ਉਹ ਜਨਕ ਲਖੋ ਮੈਂ ਕੈਸੇ। ਮੈਂ ਮਹਾਰਾਜ ਜਨਕ ਰਾਜੇ ਤੇ ਪੁੱਛਿਆ ਸੀ ਵੀ ਜਦੋਂ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਜੀ ਅਵਤਾਰ ਧਾਰਨ ਕੇ ਮੈਂ ਕਿਵੇਂ ਜਾਣਾਂਗਾ ਵੀ ਇਹ ਗੁਰੂ ਨਾਨਕ ਆ ਗਏ ਆ ਪਰਮੇਸ਼ਰ। ਭੇਦ ਸਰਬ ਸਮਝਾ ਬਹੁਤ ਐਸੇ। ਇਹ ਜਨਕ ਰਾਜਾ ਜੀ ਉਹ ਗੁਰੂ ਨਾਨਕ ਸਾਹਿਬ ਦਾ ਸਾਰਾ ਮੈਨੂੰ ਭੇਦ ਸਮਝਿਓ, ਉਹਨਾਂ ਦੀ ਨਿਸ਼ਾਨੀਆਂ ਦੱਸ ਦੇਵੋ। ਸੁਨਹੋ ਮੁਨੀ ਜਬ ਮਿਲ ਹੈ ਆਈ। ਮੈਨੂੰ ਜਨਕ ਰਾਜੇ ਨੇ ਸੁਣ ਕੇ ਕਿਹਾ ਸੀ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਤੈਨੂੰ ਆ ਕੇ ਮਿਲ ਲੈਣਗੇ, ਚਰਨ ਸ਼ਬਦ ਸ਼ੁੱਧ ਹੋਇਆ ਤੁਜ ਤਾਈ। ਵੀ ਮੇਰੇ ਸੇਵਕ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਤੇਰੇ ਸੀਸ ਨੂੰ ਛੋਹ ਗਏ, ਉਦੋਂ ਤੈਨੂੰ ਕਹਿੰਦੇ ਪਿਛਲੇ ਜਨਮ ਦੀ ਸਾਰੀ ਹੋਸ਼ ਹੋਇਆ ਏ, ਖਬਰ ਹੋਇਆ ਏ, ਮੈਂ ਸਰਾਪਿਆ ਹੋਇਆ ਮੱਚ ਬਣਿਆ ਹੋਇਆ ਹਾਂ। ਮੁਕਤ ਕਰ ਹੈ ਪੁੰਨ ਜਾਏ ਅਗਾਰੀ। ਵੇ ਸੇਵਕ ਤੈਨੂੰ ਕਹਿੰਦੇ ਮੁਕਤ ਕਰਕੇ ਨਾ ਗੁਰੂ ਨਾਨਕ ਸਾਹਿਬ ਫੇਰ ਹੀ ਅੱਗੇ ਨੂੰ ਜਾਵਣਗੇ। ਸੋ ਤੁਮ ਸ੍ਰੀ ਨਾਨਕ ਨਿਰੰਕਾਰੀ। ਜਿਵੇਂ ਜਨਕ ਰਾਜੇ ਨੇ ਮੈਨੂੰ ਆਪ ਜੀ ਦੇ ਸੰਬੰਧ ਵਿੱਚ ਦੱਸਿਆ ਸੀ ਵੀ ਕਲਯੁਗ ਦੇ ਵਿੱਚ ਹੋਣਗੇ ਵਾਹਿਗੁਰੂ ਦਾ ਅਵਤਾਰ ਗੁਰੂ ਨਾਨਕ ਨਿਰੰਕਾਰ, ਉਹ ਤੁਸੀਂ ਨਿਰੰਕਾਰ ਗੁਰੂ ਨਾਨਕ ਆ ਗਏ ਹੋ। ਅਬ ਉਧਾਰ ਮੇਰਾ ਕਰ ਦੀ ਜੈ। ਮੈਂ ਜਨਕ ਰਾਜੇ ਦਾ ਸਰਾਪਿਆ ਹੋਇਆ, ਇਸ ਤੇ ਜਮੱਚ ਬਣਿਆ, ਹੁਣ ਮੇਰਾ ਮਾਰਾ ਉਧਾਰ ਕਰਾ ਦਈਏ, ਕਰ ਦਈਏ, ਛੁਟਕਾਰਾ ਕਰ ਦਈਏ ਜੀ। ਸ਼ਰਨ ਸ਼ਰਨ ਮੈਂ ਸ਼ਰਨ ਰੱਖੀ ਜੈ। ਮਾਰਾ ਮਨ ਕਰਕੇ ਵੀ ਆਪ ਜੀ ਸ਼ਰਨ ਹਾਂ, ਬਾਣੀ ਕਰਕੇ ਵੀ ਸ਼ਰਨ ਹਾਂ, ਸਰੀਰ ਕਰਕੇ ਵੀ ਆਪਣੀ ਚਰਨ ਛਣ ਵਿੱਚ ਹੀ ਮੈਨੂੰ ਰੱਖੀਏ ਹਮੇਸ਼ਾ। ਤਿਹ ਕੇ ਬੈਨ ਸੁਨੇ ਗੁਣ ਖਾਨੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਜੋ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਹੈ, ਜਦੋਂ ਜਿਹੜਾ ਮੱਛ ਸਰੀਰ ਧਾਰਨ ਵਾਲਾ ਉਹਦੇ ਬਚਨ ਦੇ ਸੁਣੇ ਹਨ। ਬੋਲੇ ਮਧੁਰ ਮ੍ਰਿਦਲ ਮੁਖ ਬਾਨੀ। ਆਮ ਗੁਰੂ ਨਾਨਕ ਸਾਹਿਬ ਜੀ ਮੁਖ ਤੋਂ ਬਹੁਤ ਹੀ ਮਨ ਨੂੰ ਚੁਰਾਉਣ ਵਾਲੀ ਤੇ ਬਹੁਤ ਹੀ ਮਿੱਠੀ ਬਾਣੀ ਬੋਲੇ। ਅਸ਼ਟੰਗ ਜਾਮ ਆਰਬਲ ਤੇਰੀ। ਮਹਾਰਾਜ ਕਹਿੰਦੇ ਵੀ ਮੱਛ ਦਾ ਸਰੀਰ ਧਾਰਨ ਵਾਲੇ, ਤੇਰੀ ਹੁਣ ਅੱਠ ਕ ਪੈਰ ਦੀ ਅੱਧੇ ਉਮਰ ਰਹਿ ਗਈ ਹੈ। ਪੁੰਨ ਛੂਟ ਹੈ ਝੱਖ ਦੇ ਵਡੇਰੀ। ਜਿਹੜੀ ਵੱਡੀ ਵੱਡੀ ਤੂੰ ਮੱਛ ਦੀ ਦੇਹ ਜੀ ਧਾਰਨ ਕੀਤੀ ਹੈ ਨਾ ਜਨਕ ਰਾਜੇ ਨੇ ਸਰਾਪ ਨਾਲ, ਇਹ ਤੇਰੀ ਛੁੱਟ ਜਾਏ ਤੂੰ ਤੇਰਾ ਖੇੜਾ ਛੁੱਟ ਜਾਵੇਗਾ। ਵਾਹਿਗੁਰੂ ਸਿਮਰਹ ਤਬ ਤਾਈ। ਤਦੋਂ ਤੱਕ ਅੱਠ ਪੈਰ ਤੱਕ ਵੀ ਸਾਡਾ ਬਚਨ ਮੰਨ ਕੇ ਤੂੰ ਵਾਹਿਗੁਰੂ ਵਾਹਿਗੁਰੂ ਸਿਮਰ, ਤੇਰੀ ਗਤ ਕਰ ਹੈ ਹਮ ਜਾਏ। ਇਸ ਤਰ੍ਹਾਂ ਵੀ ਜਨਕ ਰਾਜੇ ਦੇ ਸਰਾਪੇ ਹੋਏ ਸੇਵਕ ਤੇਰੀ ਹੁਣ ਅਸੀਂ ਕਲਿਆਣ ਕਰਕੇ ਅੱਗੇ ਜਾਵਾਂਗੇ। ਅਸ਼ਟ ਪਹਿਰ ਤਿੰਨ ਕੀ ਜਬ ਜਾਪੂ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਆਉਂ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨ ਕੇ ਉਹ ਜਿਹੜਾ ਮੱਛ ਬਣਿਆ ਉਹਨੇ ਅੱਠ ਕਪਹਿਰ ਤੱਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ ਹੈ। ਛੂਟਿਓ ਬਾਹਰ ਦੀਨ ਜੋ ਸਰਾਪੂ। ਇਹ ਜਨਕ ਰਾਜੇ ਦਾ ਸਰਾਪ ਦਿੱਤਾ ਸੀ, ਉਸ ਤੋਂ ਕਹਿੰਦੇ ਛੁਟਕਾਰਾ ਇਸ ਦਾ ਹੋ ਗਿਆ ਹੈ। ਚਖ ਤਨ ਤਜ ਗਿਆ ਸੋ ਤੇ ਕਾਲਾ। ਉਸ ਸਮੇਂ ਕਹਿੰਦੇ ਮੱਛ ਦਾ ਸਰੀਰ ਜਾ ਛੱਡ ਕੇ ਭਇਓ ਚਤੁਰਭੁਜ ਰੂਪ ਵਿਸਾਲਾ। ਕਹਿੰਦੇ ਵਿਸ਼ਨ ਭਗਵਾਨ ਦਾ ਚਤੁਰਭੁਜੀ ਹੈ, ਚਾਰ ਬਾਹਾਂ ਹਨ, ਸਿਰ ਤੇ ਮੁਕਟ ਹੈ, ਵਜੰਤੀ ਮਾਲਾ ਹੈ, ਚਤੁਰਭੁਜੀ ਵਿਸ਼ਨੂੰ ਦਾ ਸਰੂਪ ਬਣ ਗਿਆ ਹੈ। ਕੁੰਡਲ ਕਰਨ ਬਰਨ ਜਿਹ ਸਿਆਮੂ। ਕੰਨਾਂ ਵਿੱਚ ਕੁੰਡਲ ਜੇ ਪਾਏ, ਇਸ ਤਰ੍ਹਾਂ ਜਿਸਦਾ ਜਿਹੜਾ ਸਰੀਰ ਦਾ ਉਸ ਰੂਪ ਰੰਗ ਕਹਿੰਦੇ ਸਿਆਮ ਹੈ, ਸੁੰਦਰ ਦੇਹ ਦੁਤੀਏ ਜਨ ਕਾਮੂ, ਸੋਹਣਾ ਸਰੀਰ ਹੈ ਮਾਨੋ ਦੂਜੇ ਹੀ ਕਾਮ ਦੇਵਤਾ ਆ ਗਿਆ ਹੈ। ਉਸਤਤ ਕਰ ਬੈ ਕੁੰਠ ਸੁਧਾਰਿਓ, ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਕਰਦਾ ਕਰਦਾ ਸੱਚਖੰਡ ਨੂੰ ਚਲਾ ਗਿਆ ਹੈ। ਜੈ ਜੈ ਸਤਿਗੁਰ ਬਚਨ ਉਚਾਰਿਓ, ਹੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਤੁਹਾਡੀ ਜੈ ਹੋਵੇ। ਹੇ ਗੁਰੂ ਨਾਨਕ ਸਾਹਿਬ ਗੁਰੂ ਨੇ ਪਰਮੇਸ਼ਰ ਤੁਹਾਡੀ ਫਤਿਹ ਜਿੱਤ ਹੋਵੇ। ਕਹਿੰਦਾ ਕਹਿੰਦਾ ਚਲਿਆ ਗਿਆ ਸੱਚਖੰਡ ਨੂੰ। ਪੁਨ ਗਮਨੇ ਬੇਦੀ ਕੁਲ ਦੀਪਾ, ਬਾਲਾ ਜੀ ਕਹਿੰਦੇ ਹੋ ਮਛਰਾਇਆ ਨਾ ਉਹਨੂੰ ਉਧਾਰ ਕੇ ਸੱਚਖੰਡ ਫੇਰ ਕੇ ਉਸ ਤੋਂ ਬਾਅਦ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਚੱਲ ਪਏ ਅੱਗੇ ਨੂੰ। ਪਹੁੰਚੇ ਲੰਕਾ ਕੇਰ ਸਮੀਪਾ, ਜਿੱਥੇ ਲੰਕਾ ਹੈ ਨਾ ਉੱਥੇ ਉਸਦੇ ਨੇੜੇ ਜਾ ਪਹੁੰਚੇ ਹਨ। ਫਿਰਤ ਬ੍ਰਿੰਦ ਤਹਿ ਦੀਰਘ ਦਾਨੋ, ਕਹਿੰਦੇ ਉਹ ਲੰਕਾ ਦੇ ਇਰਦ ਗਿਰਦ ਬੜੇ ਬੜੇ ਦੈਤ ਫਿਰ ਤੁਰ ਰਹੇ। ਗਿਰ ਕੱਜਲ ਕੇ ਬਿਜਰਤ ਮਾਨੋ, ਜਿਵੇਂ ਕਹਿੰਦੇ ਉਹ ਸੁਰਮੇ ਦੇ ਪਹਾੜ ਹੁੰਦੇ ਹੈ, ਇਉਂ ਕਹਿੰਦੇ ਕਾਲੇ ਰੰਗ ਦੇ ਸੁਰਮੇ ਵਰਗੇ ਫਿਰ ਰਹੇ ਹੈ। ਤਿੰਨ ਹੈ ਬਿਲੋਕ ਡਰਿਓ ਮਰਦਾਨਾ, ਦਿਨ ਤਾਂ ਰਾਕਸ਼ਾਂ ਨੂੰ ਦੇਖ ਕੇ ਮਰਦਾਨਾ ਤਾਂ ਬਹੁਤ ਡਰ ਗਿਆ ਹੈ। ਹੋਏ ਅਧੀਰਜ ਬਚਨ ਬਖਾਨਾ, ਅਧੀਰਜ ਤੋਂ ਰਹਿਤ ਹੋ ਕੇ ਤੇ ਬੇਹੌਸਲਾ ਜਿਹਾ ਹੋ ਕੇ ਡਰੇ ਨੇ ਬਚਨ ਕਿਹਾ ਸਤਿਗੁਰਾਂ ਨੂੰ। ਰਾਖਸ਼ ਗਹਿ ਆਨ ਹਮ ਤਾਈ, ਗੁਰੂ ਨਾਨਕ ਸਾਹਿਬ ਆ ਜਿਹੜੇ ਰਾਖਸ਼ ਫਿਰਦੇ ਆ ਸਾਨੂੰ ਆ ਕੇ ਫੜ ਲੈਣਗੇ। ਭਖਿਅਨ ਕਰਨ ਬਿਲਮ ਲਗਾਈ, ਇਹਨਾਂ ਨੇ ਮਹਾਰਾਜ ਸਾਨੂੰ ਖਾ ਪੀ ਜਾਣਾ, ਕੋਈ ਦੇਰੀ ਨੀ ਲਾਉਣੀ, ਢਿੱਲ ਨੀ ਲਾਉਣੀ। ਇਨ ਸਮੀਪ ਨਹਿ ਚੱਲ ਹੋ ਗੁਸਾਈ, ਇਸ ਕਰਕੇ ਮਹਾਰਾਜ ਮੈਂ ਬੇਨਤੀ ਕਰਦਾ ਮਰਦਾਨਾ ਇਹਨਾਂ ਦੈਂਤਾਂ ਦੇ ਨੇੜੇ ਜਾਣਾ ਜਾਣਾ ਕਰੋ। ਅਪਰ ਸਥਾਨ ਬਿਲੋਕਾ ਹੋ ਜਾਈ, ਇਹ ਦੈਂਤਾਂ ਤੋਂ ਕੀ ਕਰਾਉਣਾ, ਲੰਕਾ ਵੀ ਜਾ ਕੇ ਕਿਸੇ ਹੋਰ ਸਥਾਨ ਤੇ ਚੱਲੋ, ਉਹਨੂੰ ਦੇਖ ਲਓ, ਇਧਰੋਂ ਮੁੜੋ ਜੀ ਪਿੱਛੇ। ਸੁਣ ਕੇ ਬੋਲੇ ਪਰਮ ਪੁਨੀਤਾ, ਬਾਲਾ ਜੀ ਕਹਿੰਦੇ ਮਰਦਾਨੇ ਤੇ ਇਹੋ ਜਿਹੇ ਬਚਨ ਸੁਣ ਕੇ ਜੋ ਮਹਾਨ ਪਵਿੱਤਰ ਸਰੂਪ ਵਾਲੇ ਗੁਰੂ ਨਾਨਕ ਬੋਲੇ ਫਿਰ ਇਸ ਨੂੰ। ਪੜ੍ਹਤ ਸੁਣਤ ਰਹਿਤਾ ਤੂੰ ਨੀਤਾ, ਕਹਿੰਦੇ ਉਹ ਮਰਦਾਨੇ ਸਾਡੇ ਕੋਲ ਤੂੰ ਰਹਿ ਕੇ ਹਮੇਸ਼ਾ ਪੜ੍ਹਦਾ ਰਹਿੰਦਾ, ਸੁਣਦਾ ਵੀ ਰਹਿੰਦਾ ਬਚਨ। ਹਿਰਦੇ ਵਿਚਾਰ ਏਕ ਨਹਿ ਆਇਓ, ਦੇਖ ਲਾ ਹੁਣ ਤੱਕ ਤੇਰੇ ਹਿਰਦੇ ਵਿੱਚ ਚੰਗਾ ਇੱਕ ਵਿਚਾਰ ਨਹੀਂ ਕਦੇ ਆਇਆ ਹੈ। ਮਹਾ ਮੋਹ ਮੈਂ ਮਨ ਬਿਰਮਾਇਓ, ਬੜਾ ਤਕੜਾ ਜਿਹੜਾ ਮੋਹ, ਉਹਦੇ ਵਿੱਚ ਹੀ ਆਪਣੇ ਮਨ ਨੂੰ ਧੁੱਲ ਭਰਮਾਇਆ ਪਰਚਾਇਆ ਹੋਇਆ। ਲੱਗਾ ਭੂਤ ਤੁਝ ਤਨ ਅਭਿਮਾਨਾ, ਵੀ ਮਰਦਾਨੇ ਤੇਰੇ ਸਰੀਰ ਨੂੰ ਹੋਮਾਂ ਦਾ ਤਕੜਾ ਭੂਤ ਲੱਗਿਆ ਜਾਂ ਤੇ ਮਨ ਹੈ ਭਰਮ ਮਿਟਾਨਾ, ਇਸ ਕਰਕੇ ਤੂੰ ਆਪਣੇ ਮਨ ਦੇ ਵਿੱਚੋਂ ਜਿਹੜਾ ਪੰਜ ਤਰ੍ਹਾਂ ਦਾ ਭਰਮ ਹੈ ਉਹ ਨਹੀਂ ਮਿਟਾਇਆ ਹੈ। ਜੇ ਕੋ ਭੂਤ ਲਗਤ ਹੈ ਆਏ, ਕਿਉਂਕਿ ਜਿਸ ਮਨੁੱਖ ਨੂੰ ਆ ਕੇ ਕਹਿੰਦੇ ਭੂਤ ਲੱਗ ਜਾਂਦਾ, ਭੂਤ ਚਿੰਬੜ ਜਾਂਦਾ ਹੁੰਦਾ ਹੈ, ਸੋ ਸਰੂਪ ਨਿਜ ਦੇਤ ਭੁਲਾਏ, ਉਹ ਕਹਿੰਦੇ ਮਨੁੱਖ ਦਾ ਜਿਹੜਾ ਅਸਲੀ ਸਰੂਪ ਹੁੰਦਾ ਉਹਨੂੰ ਜਿਹਨੂੰ ਭੂਤ ਜੰਗਲ ਕਹਿੰਦੇ ਉਹ ਕਹਿੰਦੇ ਭੁਲਾ ਦਿੰਦਾ ਹੁੰਦਾ। ਆਪ ਭੂਤ ਨਾ ਹੋਵਤ ਸੋ, ਮਨੁੱਖ ਕਹਿੰਦੇ ਜਦੋਂ ਉਹ ਭੂਤ ਚਿੰਬੜ ਜਾਂਦਾ ਉਹ ਆਪ ਹੀ ਫਿਰ ਭੂਤ ਜਿਹਾ ਬਣ ਜਾਂਦਾ ਹੈ। ਮੰਤਰਨ ਸੋ ਝਾਰੈ ਜੇ ਕੋ, ਫਿਰ ਵੀ ਜਿਹਨੂੰ ਭੂਤ ਚਿੰਬੜਿਆ ਹੋਵੇ ਕੋਈ ਆ ਕੇ ਕਹਿੰਦੇ ਮੰਤਰਾਂ ਨਾਲ ਝਾੜਾ ਜਾ ਕਰੇ, ਹਥੌਲਾ ਜਾ ਕਰੇ, ਨਿਕਸਹਿ ਭੂਤ ਵਹਿਰ ਸੁਧ ਜਨ ਹੈ, ਮੰਤਰਾਂ ਦੇ ਝਾੜੇ ਨਾਲ ਜਦੋਂ ਕਹਿੰਦੇ ਭੂਤ ਉਹਦੇ ਸਰੀਰ ਵਿੱਚੋਂ ਨਿਕਲ ਜਾਂਦਾ ਫਿਰ ਉਹ ਕਹਿੰਦੇ ਹੋਸ਼ ਆ ਜਾਂਦੀ, ਉਹ ਜਾਣਦਾ ਹੈ। ਨਿਜ ਸਰੂਪ ਕੋ ਤਬ ਹੈ ਪਛਾਣੈ, ਮੈਂ ਤਾਂ ਮਨੁੱਖ ਹੈ ਮੈਂ ਭੂਤ ਨਹੀਂ ਹੈ, ਇਸ ਤਰ੍ਹਾਂ ਆਪਣੇ ਸਰੂਪ ਨੂੰ ਚੰਗੀ ਤਰ੍ਹਾਂ ਜਾਣ ਪਛਾਣ ਲੈਂਦਾ। ਜਬ ਲੱਗ ਭੂਤ ਲੱਗਾ ਦੁੱਖ ਪਾਵੇ ਹੈ, ਉਨਾ ਚਿਰ ਮਨੁੱਖ ਨੂੰ ਕਹਿੰਦੇ ਭੂਤ ਚਿੰਬੜਿਆ ਰਹਿੰਦਾ ਉਨਾ ਚਿਰ ਬੜਾ ਦੁੱਖ ਜਿਹਾ ਪਾਉਂਦਾ, ਹਾਲ ਦੁਹਾਈ ਬਚਾਉਂਦਾ ਹੈ। ਨਿਕਸਹਿ ਵਹਿਰ ਆਨੰਦ ਸਮਾਵੇ ਹੈ, ਉਹ ਕਹਿੰਦੇ ਝਾੜਾ ਕਰਨ ਤੋਂ ਅੰਦਰੋਂ ਨਿਕਲ ਜਾਂਦਾ ਹੈ ਤੇ ਫਿਰ ਇਹ ਕਹਿੰਦੇ ਮਨੁੱਖ ਸੁੱਖ ਪਾਉਂਦਾ ਹੈ। ਤਨ ਹੰਤਾ ਤੁਝ ਲਾਗਿਓ ਭੂਤੰ, ਇਸੇ ਤਰ੍ਹਾਂ ਮਰਦਾਨੇ ਸਰੀਰ ਦੀ ਹੋਮੈ ਧਾਰਨ ਕਰਨ ਰੂਪ ਤੈਨੂੰ ਵੀ ਬੜਾ ਭੂਤ ਚਿੰਬੜ ਗਿਆ ਲੱਗ ਗਿਆ। ਨਿਜ ਸਰੂਪ ਭੂਲਿਓ ਅਤ ਭੂਤੰ, ਜਿਹੜਾ ਤੇਰਾ ਆਪਣਾ ਬਹੁਤ ਪਵਿੱਤਰ ਆਤਮ ਸਰੂਪ ਤੈਨੂੰ ਭੁੱਲ ਗਿਆ ਹੋਇਆ। ਮੰਤਰ ਸਤਿਗੁਰ ਸ਼ਬਦ ਸੁਜਾਨਾ, ਇਸੇ ਤਰ੍ਹਾਂ ਵੀ ਜਿਹੜਾ ਸਤਿਗੁਰੂ ਦਾ ਮੰਤਰ ਹੈ ਇਹ ਕਹਿੰਦੇ ਬਹੁਤ ਸੋਹਣਾ, ਇਹ ਭੂਤ ਨੂੰ ਕੱਢਣ ਵਾਸਤੇ ਯਤਨ ਹੈ। ਹਿਰਦੈ ਬਸੈ ਮਿਟਹਿ ਤਨ ਮਾਨਾ, ਇਹਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਵਸ ਜਾਂਦਾ, ਉਹਦਾ ਭੂਤ ਜਾਂ ਮਿਟ ਜਾਂਦਾ, ਉਹ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ। ਤਨ ਹੰਤਾ ਜਬ ਸਰਬ ਗਵਾਈ, ਜਦੋਂ ਵੀ ਮਰਦਾਨੇ ਨੇ ਸਰੀਰ ਦੀ ਹਉਮੈ ਨੂੰ ਗਵਾ ਦਿੱਤਾ, ਨਿਜ ਸਰੂਪ ਹੋ ਗਇਓ ਲਖਾਈ, ਆਪਣਾ ਜਿਹੜਾ ਸਰੂਪ ਹੈ ਉਹਨੂੰ ਜਾਣਨ ਵਾਲਾ ਇਹ ਹੋ ਗਿਆ ਜਾਂਦਾ ਹੈ। ਤਬ ਹੀ ਪਾਵਹਿ ਮੁਕਤ ਆਨੰਦਾ, ਉਹ ਆਪਣੇ ਸਰੂਪ ਨੂੰ ਜਾਣ ਲੈਂਦਾ ਹੈ, ਫਿਰ ਇਹ ਮਨੁੱਖ ਮੁਕਤੀ ਦੇ ਆਨੰਦ ਨੂੰ ਪ੍ਰਾਪਤ ਕਰ ਲੈਂਦਾ। ਬੰਧਨ ਡਰ ਮਿਟੈ ਜਮ ਫੰਦਾ, ਮੋਹ ਮਾਇਆ ਦੇ ਜਿਹੜੇ ਬੰਧਨ ਜਗਤ ਨੂੰ ਭਰੇ ਸੁੱਟ ਕੇ, ਇਸ ਤਰ੍ਹਾਂ ਕਹਿੰਦੇ ਜਿਹੜਾ ਆਨੰਦ ਸਰੂਪ ਹੈ ਉਹਨੂੰ ਜਾ ਮਿਲਦਾ ਹੈ। ਜੈਸੇ ਸੱਪ ਕੰਚੂਰੀ ਡਰ, ਜਿਸ ਤਰ੍ਹਾਂ ਜਿਹੜਾ ਸੱਪ ਹੈ ਕੰਜੀ ਲਾ ਕੇ ਸਿੱਟ ਦਿੰਦਾ ਹੁੰਦਾ ਹੈ, ਤਿਉਂ ਹਟ ਕੇ ਨਹਿ ਬਹੁਰ ਸੰਭਾਰ, ਐਵੇਂ ਮਨੁੱਖ ਹਉਮੈ ਹੰਕਾਰ ਨੂੰ ਛੱਡ ਕੇ ਤੇ ਮੁੜ ਕੇ ਨਹੀਂ ਸੰਭਾਲਦਾ ਹੈ, ਫਿਰ ਨਿਮਰਤਾ ਗਰੀਬੀ ਵਿੱਚ ਹੀ ਰਹਿੰਦਾ ਹੈ। ਤਨ ਕੋ ਮੋਹ ਨ ਕਬਹੀ ਲਹਿਹੀ, ਫਿਰ ਕਹਿੰਦੇ ਆਪਣੇ ਜਿਹੜਾ ਸਰੀਰ ਦਾ ਮੋਹ ਹੈ ਉਹ ਵੀ ਕਦੇ ਨੀ ਕੋਈ ਕਰਦਾ ਹੈ। ਮ੍ਰਿਤੂ ਕਿਦਾਂ ਜੀਵਤ ਬਹੁ ਰਹਿਹੀ, ਕਹਿੰਦੇ ਭਾਵੇਂ ਜਾਂਦਾ ਰਹੇ ਭਾਵੇਂ ਕਹਿੰਦੇ ਮਰੋਪਤ ਕਰਕੇ ਮਰ ਜਾਵੇ। ਨਾਸ਼ਵੰਤ ਨਿਤ ਲਖ ਹੈ ਸਰੀਰਾ, ਫਿਰ ਤਾਂ ਆਪਣੇ ਸਰੀਰ ਨੂੰ ਵੀ ਹਮੇਸ਼ਾ ਨਾਸ ਹੋਣ ਵਾਲਾ ਹੀ ਉਹ ਜਾਣਦਾ ਹੈ। ਨਹੀਂ ਕਦਾਚਿਤ ਮਨ ਹੈ ਪੀਰਾ, ਫਿਰ ਜਦੋਂ ਸਰੀਰ ਦਾ ਨਾਸ ਹੁੰਦਾ ਹੋਵੇ ਉਦੋਂ ਵੀ ਕਦੇ ਕੋਈ ਪੀੜ ਨੀ ਮੰਨਦਾ, ਹਾਲ ਦੁਹਾਈ ਨੀ ਉਹ ਬਚਾਉਂਦਾ ਵੀ ਮੈਂ ਮਰ ਚੱਲਿਆ ਹਾਂ। ਸੁਣ ਮਰਦਾਨੇ ਗੇਰਾ ਬਖਾਨੀ, ਗੁਰੂ ਮਹਾਰਾਜ ਤਾਂ ਸੁਣ ਮਰ ਸੁਣ ਕੇ ਮਰਦਾਨਾ ਜੀ ਨੇ ਬਚਨ ਕਿਹਾ, ਸਭ ਸ਼ੁਭ ਯੋਗ ਆਪ ਗੁਣ ਖਾਨੀ, ਹਾਂ ਮਹਾਰਾਜ ਸਭ ਤਰ੍ਹਾਂ ਕਰਕੇ ਚੰਦੀ ਤਰ੍ਹਾਂ ਯੋਗ ਹੋ ਕਿਉਂਕਿ ਆਪ ਗੁਣਾਂ ਦੀ ਖਾਣ ਹੋ। ਮਮ ਪਰ ਕਿਰਪਾ ਹੋਏ ਤੁਮ ਜਬ ਹੀ, ਗੁਰੂ ਨਾਨਕ ਸਾਹਿਬ ਜਦੋਂ ਮੇਰੇ ਤੇ ਤੁਹਾਡੀ ਕਿਰਪਾ ਹੋ ਜਾਏ, ਨਿਜ ਸਰੂਪ ਲਖ ਸਕ ਹਾਂ ਤਬ ਹੀ, ਮੇਰਾ ਆਪਣਾ ਸਰੂਪ ਕੀ ਆ ਉਹਨੂੰ ਮੈਂ ਜਾਣ ਸਕਾਂਗਾ। ਇਸ ਬਿਧ ਕਰਤ ਪਰਸ ਪਰ ਜਹਿਵਾ, ਇਸ ਬਿਧ ਕਰਤ ਪਰਸ ਪਰ ਜਹਿਵਾ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਇਹ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਆਪੋ ਵਿੱਚ ਹੀ ਬਚਨ ਕਰਦੇ ਕਰਦੇ, ਦੋਏ ਦੈਂਤ ਆਏ ਚੱਲ ਤਿਹਵਾ, ਜਿੱਥੇ ਮਹਾਰਾਜ ਚਲੇ ਜਾ ਰਹੇ ਸੀ ਨਾ ਬਚਨ ਉੱਤੇ, ਕਹਿੰਦੇ ਦੋ ਕੁ ਦਿਨ ਚੱਲ ਕੇ ਆ ਗਏ, ਠੰਡੇ ਹੋਏ ਬੂਝਤ ਭੇ ਐਸੇ, ਮਹਾਰਾਜ ਦੇ ਕੋਲ ਆ ਕੇ ਖੜਿਆ ਹੋ ਗਏ ਦੋਵੇਂ ਦੇ, ਇਸ ਤਰ੍ਹਾਂ ਪੁੱਛਣ ਲੱਗ ਪਏ, ਕਿਹਤੇ ਆਏ ਕਿਉਂ ਤੁਮ ਬੈਸੇ, ਕਿੱਥੋਂ ਤੁਸੀਂ ਆਏ ਹੋ ਕਿਉਂ ਤੁਸੀਂ ਇੱਥੇ ਬੈਠੇ ਹੋ। ਸ੍ਰੀ ਗੁਰ ਕਹੇ ਦੂਤ ਹਮ ਰਾਮ, ਮਹਾਰਾਜ ਨੇ ਕਿਹਾ ਵੀ ਹੇ ਦੂਤ ਅਸੀਂ ਰਾਮ ਹਾਂ, ਮਿਲਣ ਭੀਖਣ ਕੋ ਹੈ ਕੰਮ, ਤੁਹਾਡਾ ਜਿਹੜਾ ਭਵਿੱਖਣ ਮਾਲਣ ਰਾਜਾ ਹੈ ਨਾ ਉਹਨੂੰ ਮਿਲਣ ਦਾ ਸਾਡਾ ਖਾਜ ਕੰਮ ਹੈ, ਉਹਨੂੰ ਮਿਲਣਾ ਹੈ ਤੁਹਾਡੇ ਭੀਖਣ ਨੂੰ ਅਸਾਂ। ਵਹਿਰ ਨਿਕਸ ਕੇ ਆਵਹਿ ਪਾਸੂ, ਜਦੋਂ ਵੀ ਤੁਹਾਡਾ ਭਵਿੱਖਣ ਰਾਜਾ ਲੰਕਾ ਤੋਂ ਨਿਕਲ ਕੇ ਬਾਹਰ ਨੂੰ ਆਏਗਾ ਨਾ, ਮਿਲ ਹੈ ਤਬ ਨਹਿ ਜਾਏ ਵਾਸੂ, ਸਾਡੇ ਕੋਲ ਆ ਜਾਏਗਾ ਮਿਲੇਗਾ, ਅਸੀਂ ਕਹਿੰਦੇ ਉਹਦੇ ਘਰ ਉਹਦੇ ਮਹੱਲਾਂ ਵਿੱਚ ਕੋਈ ਨੀ ਜਾਣਾ ਹੈ। ਦੋਹਰਾ ਅਸੁਰ ਸੁਨਤ ਗਮਨੇ ਨਗਰ, ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਸੁਣ ਕੇ ਉਹ ਦੋਵੇਂ ਦੈਂਤ ਚਲੇ ਗਏ। ਨਿਜ ਪਤ ਕੋ ਸੁਧ ਦੀਨ, ਆਪਣਾ ਮਾਲਕ ਭਵਿੱਖਣ ਸੀ ਉਹਨੂੰ ਜਾ ਖਬਰ ਸਾਰ ਦਿੱਤੀ, ਨੀਕੇ ਉਪਬਨ ਕੇ ਬਿਖੈ, ਭਵਿੱਖਣ ਰਾਜਾ ਜੀ ਬਾਹਰ ਬਾਹਰ ਜਿਹੜਾ ਚੰਗਾ ਬਾਗ ਉਹਦੇ ਵਿਚਕਾਰ ਬੈਠੇ ਮਾਨੁਖ ਤੀਨ, ਇੰਨਕ ਮਨੁੱਖ ਬੜੇ ਸੋਹਣੇ ਸੁਨਕ ਕੇ ਬੈਠੇ ਹੋਏ। ਚੌਪਈ ਹਮ ਹੈ ਰਾਮ ਦੂਤ ਇਉਂ ਕਹਿ। ਮੈਂ ਪੁੱਛਿਆ ਸੀ ਤੁਸੀਂ ਕੌਣ, ਮੈਨੂੰ ਕਹਿੰਦੇ ਦੂਤਾ ਸੀ ਰਾਮ ਆ। ਸੰਗ ਆਪ ਕੇ ਮਿਲਣੋ ਚਾਹੀ। ਇਹ ਦੇਖੋ ਜੀ ਭੀਖਣ ਜੀ, ਤੁਹਾਡੇ ਨਾਲ ਉਹ ਜਿਹੜੇ ਰਾਮ ਹੈ ਮਿਲਣਾ ਚਾਹੁੰਦੇ। ਉੱਠੇ ਉਬ ਭੀਖਣ ਕਰ ਪੱਗ ਨੰਗੇ। ਉਹਨਾਂ ਤੋਂ ਸੁਣ ਕੇ ਤੇ ਭੀਖਣ ਉੱਠ ਖੁਸਿਆ, ਚੂੜਾ ਲਾ ਦਿੱਤਾ, ਨੰਗੇ ਚਰਨ ਕਰ ਲਏ। ਰਾਖਸ਼ ਚੱਲੇ ਬਹੁਤ ਤੇਹ ਸੰਗੇ। ਭੀਖਣ ਦੇ ਨਾਲ ਹੋਰ ਜਿਹੜੇ ਰਾਖਸ਼ ਨੇ ਤੇ ਉਹ ਵੀ ਚੱਲ ਪਏ। ਵੱਡ ਆਕਾਰ ਗਿਰ ਬਪ ਹੈ ਜੈਸੇ। ਰਾਖਸ਼ਾਂ ਦੇ ਜਿਵੇਂ ਬੜੇ ਬੜੇ ਪਹਾੜ ਹੁੰਦੇ, ਇਸ ਤਰ੍ਹਾਂ ਦੇ ਆਕਾਰ ਜੇ ਹੈਗੇ। ਨਾਸਾ ਕਰਨ ਕੰਦਰਾ ਤੈਸੇ। ਜਿਵੇਂ ਕਹਿੰਦੇ ਪਹਾੜ ਦੀਆਂ ਗੁਫਾ ਹੁੰਦੀਆਂ, ਉਹਨਾਂ ਦੇ ਕੰਨ ਜਿੱਥੇ ਨਾਸਾਂ ਜੀਆਂ। ਦੋਨੋਂ ਰਾਖਸ਼ ਅਗਰਜ ਕਰਕੇ। ਦੋਵੇਂ ਜਿਹੜੇ ਰਾਖਸ਼ ਉਹਨਾਂ ਨੂੰ ਅੱਗੇ ਜੇ ਕਰਕੇ ਮੂਹਰੇ ਲਾ ਕੇ। ਆਇਓ ਨਿਕਟ ਭਾਓ ਉਰ ਧਰ ਕੇ। ਜਿਹੜਾ ਭੀਖਣ ਰਾਜਾ ਕਹਿੰਦੇ ਹਿਰਦੇ ਵਿੱਚ ਬਹੁਤ ਹੀ ਪ੍ਰੇਮ ਧਾਰਦਾ, ਸਤਿਗੁਰਾਂ ਦੇ ਨੇੜੇ ਆਇਆ। ਧਰੀ ਉਪਾਇਨ ਆਸੈ ਨੀਕੀ। ਬੜੀ ਚੰਗੀ ਜਿਹੜੀ ਭੇਟਾ ਬਣਾ ਸਵਾਰ ਕੇ ਸਤਿਗੁਰੂ ਦੇ ਅੱਗੇ ਰੱਖ ਦਿੱਤੀ। ਬੰਧਨ ਕੀ ਸ਼ਰਧਾ ਧਰ ਜੀ ਕੀ। ਅੰਦਰਲੀ ਕਹਿੰਦੇ ਦਿਲ ਦੀ ਸ਼ਰਧਾ ਧਾਰ ਕੇ ਅੰਦਰੋਂ ਮਾਰਾ ਨੂੰ ਮੱਥਾ ਟੇਕਿਆ ਸ਼ਰਧਾ ਸਹਿ। ਰਾਮ ਨਾਮ ਕਹਿ ਬੈਠ ਸਮੀਪਾ। ਹਾਂ, ਇਸ ਤਰ੍ਹਾਂ ਰਾਮ ਦਾ ਨਾਮ ਕਹਿ ਕੇ ਭੀਖਣ ਕੋਲ ਬੈਠ ਗਿਆ। ਕੁਸ਼ਲ ਬੂਝ ਬੇਦੀ ਕੁੱਲ ਦੀਪਾ। ਦੇ ਕੋਲ ਪ੍ਰਕਾਸ਼ ਗੁਰੂ ਸਤਿਗੁਰੂ ਜੀ ਨੇ ਰਾਜੀ ਖੁਸ਼ੀ ਇਸ ਤੋਂ ਪੁੱਛ ਲਈ। ਬੋਲੇ ਬਹਰ ਸੁਨੋ ਲੰਕੇਸ਼ਾ। ਗੁਰੂ ਨਾਨਕ ਸਾਹਿਬ ਜੀ ਬੋਲਣ ਲੱਗੇ ਵੀ ਲੰਕਾ ਦੇ ਮਾਲਕ ਭੀਖਣ ਸੁਣ ਲੈ। ਭਇਓ ਬਿਰਹਿ ਚਿਰ ਕਾਲ ਰਘਵੇਸ਼ਾ। ਮੈਨੂੰ ਵੀ ਬਹੁਤ ਸਮਾਂ ਹੋ ਗਿਆ ਰਾਮ ਜੀ ਤੋਂ ਵਿਛੜਿਆ ਹੋਇਆ। ਮੇਲ ਫੇਰ ਕੀਨੋ ਕਹਿ ਨਾਹੀ। ਜਦੋਂ ਤੋਂ ਰਾਮ ਤੋਂ ਵਿਛੜਿਆ ਮੁੜ ਕੇ ਉਹਨਾਂ ਦੇ ਨਾਲ ਮੇਲ ਜੋਲ ਕਦੇ ਜ਼ਿੰਦਗੀ ਵਿੱਚ ਹੋਇਆ ਕਿ ਨਹੀਂ ਹੋਇਆ। ਮਹਾਂ ਭਗਤ ਤੂੰ ਦੈਂਤਨ ਮਾਹੀ। ਦੈਂਤਾਂ ਦੀ ਕੁਲ ਦੇ ਵਿੱਚ ਰਾਮ ਦਾ ਤੂੰ ਬੜਾ ਤਕੜਾ ਭਗਤ ਹੈ। ਲਖੇ ਭੀਖਣ ਸੰਤ ਸੋ ਪੂਰੇ। ਉਸ ਵੇਲੇ ਭੀਖਣ ਜਨ ਜਾਣਿਆ ਵੀ ਇਹ ਪੂਰੇ ਹੀ ਸੰਤ ਆ ਗਏ ਹਨ। ਹੱਥ ਬੰਦ ਬੋਲਿਓ ਬਚ ਰੂਰੇ। ਉਸ ਵੇਲੇ ਦੋਵੇਂ ਹੱਥ ਜੋੜ ਕੇ ਬੜੇ ਸੋਹਣੇ ਬਚਨੇ ਭੀਖਣ ਬੋਲਿਆ। ਸੁਨੋ ਸੰਤ ਜਬ ਕਾ ਮੈਂ ਬਿਛੜਾ। ਏ ਸੰਤ ਸੁਣੋ, ਜਦੋਂ ਤੋਂ ਮੈਂ ਰਾਮ ਜੀ ਤੋਂ ਵਿਛੜ ਗਿਆ, ਬਖਰਾ ਹੋ ਗਿਆ। ਤਬ ਕਾ ਰਾਮ ਨਾਮ ਉਰ ਧਾਰਾ। ਉਹਨਾਂ ਦਾ ਜਿਹੜਾ ਨਾਮ ਰਾਮ ਹੈ ਉਹ ਹਿਰਦੇ ਵਿੱਚ ਮੈਂ ਧਾਰਨ ਕਰ ਲਿਆ ਹੋਇਆ। ਨਹਿ ਵਿਛੜਿਓ ਮੈਂ ਜਾਣਾ ਹੋ ਤਿੰਨ ਕੋ। ਇਸ ਕਰਕੇ ਮੈਂ ਰਾਮ ਨੂੰ ਆਪਣੇ ਤੋਂ ਵਿਛੜਿਆ ਹੋਇਆ, ਬਖਰਾ ਹੋਇਆ ਨਹੀਂ ਜਾਣਦਾ। ਚਿਤ ਮਹਿ ਨਾਮ ਬਸਤ ਨਿਤ ਜਿਨ ਕੋ। ਜਿਸ ਰਾਮ ਜੀ ਦਾ ਜਿਹੜਾ ਨਾਮ ਹੈ ਹਮੇਸ਼ਾ ਮੇਰੇ ਚਿੱਤ ਵਿੱਚ ਵਸ ਰਿਹਾ ਹੈ। ਹਿਰਦੈ ਧਰ ਕੇ ਧਿਆਨ ਮੁਕੰਦਾ। ਇਸ ਕਰਕੇ ਜੋ ਮੁਕਤੀ ਦਾਤੇ ਰਾਮ ਹੈ ਉਹਨਾਂ ਦਾ ਹਿਰਦੇ ਵਿੱਚ ਮੈਂ ਧਿਆਨ ਧਰਦਾ ਹਾਂ। ਨਿਤਾ ਪ੍ਰਤੀ ਹਉ ਮਗਨ ਆਨੰਦਾ। ਇਸ ਤਰ੍ਹਾਂ ਹਮੇਸ਼ਾ ਮੈਂ ਆਨੰਦ ਵਿੱਚ ਮਸਤ ਰਹਿੰਦਾ ਹਾਂ। ਦੋਹਰਾ ਮੇਲ ਸਰੀਰਨ ਕੋ ਬਣਿਓ। ਬਾਕੀ ਮਹਾਰਾਜ ਤੁਸੀਂ ਜਾਣਦੇ ਹੋ ਵੀ ਸਰੀਰ ਦਾ ਮੇਲਾ ਵੀ ਬਣਿਆ, ਸੰਬੰਧ ਵੀ ਮਿਲਣਾ ਜੁੜਨਾ ਵੀ ਬਣਿਆ। ਵਿਛੜਨ ਹੈ ਇਨ ਅੰਤ। ਇਹਨੂੰ ਇਹਨਾਂ ਦਾ ਸਰੀਰਾਂ ਦਾ ਕਹਿੰਦੇ ਵਿਛੜਨਾ ਵੀ ਹੁੰਦਾ ਹੈ, ਵਿਛੜ ਵੀ ਜਾਂਦੇ। ਮਿਲੇ ਨਾ ਵਿਛੜਹਿ ਸੇ ਸਦਾ। ਇਹ ਗੁਰੂ ਨਾਨਕ ਸਾਹਿਬ ਸੰਤ ਜੀ ਉਹ ਮਿਲੇ ਹੋਏ ਕਦੇ ਨੀ ਵਿਛੜੇ, ਕਦੇ ਨੀ ਵੱਖਰੇ ਹੁੰਦੇ। ਜਿਨ ਉਰ ਨਾਮ ਸੁਮੰਤ। ਇਹਨਾਂ ਦੇ ਹਿਰਦੇ ਵਿੱਚ ਸ੍ਰੇਸ਼ਟ ਮੰਤਰ ਵਸਦਾ ਹੁੰਦਾ, ਨਾਮ ਜਪਦੇ ਹੁੰਦੇ। ਚੌਪਈ ਜਬ ਸ੍ਰੀ ਰਾਮ ਲੰਕ ਚੜ ਆਇਓ। ਇਹ ਮਹਾਰਾਜ ਜਦੋਂ ਰਾਮ ਜੀ ਲੰਕਾ ਤੇ ਚੜ ਕੇ ਆਏ ਸੀ, ਦਸ ਸਿਰ ਕੋ ਮੈਂ ਤਬ ਸਮਝਾਇਓ। ਆਪਣਾ ਜਿਹੜਾ ਵੱਡਾ ਭਰਾ ਰਾਵਣ ਸੀ ਉਹਨੂੰ ਮੈਂ ਚੰਗੀ ਤਰ੍ਹਾਂ ਸਮਝਾਇਆ ਬੁਝਾਇਆ। ਸੀਤਾ ਦੇਹ ਮਿਲਹੋ ਰਘੁਨਾਥ। ਮੇਰੇ ਵੱਡੇ ਭਰਾ ਰਾਵਣ ਤੂੰ ਰਾਮ ਜੀ ਨੂੰ ਸੀਤਾ ਦੇ ਕੇ ਮਿਲ ਪਾ। ਰਾਜ ਕਰੋ ਬੈਠੇ ਸੁਖ ਸਾਤੰ। ਇਸ ਤਰ੍ਹਾਂ ਵੀ ਵੱਡੇ ਭਰਾ ਸੁਖ ਨਾਲ ਨਾਲ ਬੈਠ ਕੇ ਰਾਜ ਪਾ ਕਰੀ ਜਾ ਕਰਿਓ ਕ੍ਰੋਧ ਤਿੰਨ ਲਾਤ ਪ੍ਰਹਾਰੀ ਹੇ ਗੁਰੂ ਨਾਨਕ ਸਹਿਬ ਜੀ ਓ ਮੇਰੇ ਵੱਡੇ ਭਰਾ ਰਾਵਣ ਨੇ ਸੁਣ ਕੇ ਕ੍ਰੋਧ ਕੀਤਾ ਤੇ ਮੇਰੇ ਕਹਿੰਦੇ ਲੱਤ ਮਾਰੀ ਰਾਵਣ ਨੇ ਕੀਨ ਅਨਾਦਰ ਸਭਾ ਮਝਾਰੀ ਸਭਾ ਦੇ ਵਿੱਚ ਮੇਰਾ ਬੜਾ ਭਾਰੀ ਨਿਰਾਦਰ ਕੀਤਾ ਲਾਤ ਪ੍ਰਹਾਰ ਕਸ਼ਟ ਸਹ ਤਬ ਹੀ ਮਾਰਾ ਇਸ ਤਰ੍ਹਾਂ ਜਿਹੜਾ ਲੱਤ ਦਾ ਮੈਨੂੰ ਦੁੱਖ ਹੋਇਆ ਉਹ ਸਾਰਾ ਸਹਾਰ ਕੇ ਦਹ ਦਿਸ਼ ਦੀਨ ਭਇਓ ਮੈਂ ਤਬ ਹੀ ਦਸੋ ਪਾਸਿਆਂ ਤੋਂ ਹਰ ਪਾਸੇ ਤੋਂ ਬਹੁਤ ਆਈ ਨਮਾਣਾ ਜਿਹਾ ਹੋ ਗਿਆ ਦੁਖੀ ਹੋ ਗਿਆ ਦੇਖਿਆ ਵੀ ਹੁਣ ਮੇਰਾ ਕੋਈ ਸਹਾਇਕ ਨਹੀਂ ਹੈ ਰਾਮ ਚੰਦ ਕੀ ਤੱਕੀ ਸ਼ਰਨਾ ਫਿਰ ਮਾਰਾ ਮੈਂ ਵੀਖਣ ਨੇ ਰਾਮ ਚੰਦਰ ਦੀ ਸ਼ਰਨ ਤੱਕ ਲਈ ਸੀ ਤੇਹ ਸ਼ਿਨ ਭਇਓ ਹਿਰਦੈ ਅਸ ਫੁਰਨਾ ਰਾਮ ਜੀ ਵੱਲੋਂ ਮੈਂ ਚੱਲਿਆ ਸੀ ਹਿਰਦੇ ਵਿੱਚ ਮੇਰੇ ਇਸ ਤਰ੍ਹਾਂ ਦੀ ਇੱਛਾ ਹੋਇਆ ਗੜ ਲੰਕਾ ਕੋ ਮਾਰਹ ਜਬ ਹੀ ਜਦੋਂ ਰਾਮ ਜੀ ਚੜ ਕੇ ਲੰਕਾ ਦਾ ਕਿਲਾ ਮਾਰਨਗੇ ਰਾਵਣ ਨੂੰ ਵੀ ਮੇਰੇ ਭਰਾ ਨੂੰ ਵੀ ਮਾਰ ਦੇਣਗੇ ਵਿਜੈ ਹੋਏ ਰਘਪਤ ਕੀ ਤਬ ਹੀ ਜਦੋਂ ਰਾਵਣ ਦੇ ਮਾਰਨ ਕਰਕੇ ਰਾਮ ਜੀ ਦੀ ਵਿਜੇ ਫਤਿਹ ਹੋ ਜਾਏਗੀ ਮੁਝੇ ਰਾਜ ਦੇ ਲੰਕ ਸਮੇਤਾ ਇਸ ਤਰ੍ਹਾਂ ਮਾਰਾ ਆਉਂਦਿਆਂ ਆਉਂਦਿਆਂ ਇੱਛਾ ਹੋ ਗਈ ਵੀ ਫਿਰ ਮੈਨੂੰ ਲੰਕਾ ਦੇ ਕਿਲੇ ਦੇ ਸਵੇਤੀ ਰਾਜ ਭਾਗ ਦੇ ਦੇਣ ਰਾਮ ਜੀ ਇਉਂ ਵਿਚਾਰ ਕਰ ਚੱਲਿਓ ਨਿਕੇਤਾ ਇਸ ਤਰ੍ਹਾਂ ਦੀ ਸੋਚ ਵਿਚਾਰ ਕਰਕੇ ਮਾਰਾ ਮੈਂ ਭਿਖਣ ਘਰ ਤੋਂ ਚੱਲਿਆ ਸੀ ਗਮਨਿਓ ਸਨਮੁਖ ਹੋਏ ਅਨਾਥਾ ਇਸ ਤਰ੍ਹਾਂ ਅਨਾਥ ਜਤੀਮ ਜਾ ਹੋ ਕੇ ਸਾਹਮਣੇ ਮੁੱਖ ਕਰਕੇ ਮੈਂ ਚੱਲਿਆ ਰਾਮ ਕੋਲ ਜਾਏ ਦਰਸ ਦੇਖਿਓ ਰਘੁਨਾਥਾ ਨਾਨਕ ਸਾਹਿਬ ਸੰਤ ਜੀ ਜਦੋਂ ਮੈਂ ਗਿਆ ਹਜ਼ੂਰੀ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਰਾਜ ਚਾਹ ਤਾਹ ਤੇ ਸ਼ਿਨ ਮਿਟ ਗਈ ਆ ਕਹਿੰਦੇ ਜਦੋਂ ਦਰਸ਼ਨ ਕੀਤੇ ਰਾਜ ਭਾਗ ਲੈਣ ਦੀ ਜਿਹੜੀ ਇੱਛਾ ਸੀ ਨਾ ਮੇਰੀ ਖਤਮ ਹੋ ਗਈ ਇਉਂ ਵਿਚਾਰ ਔਰ ਮੈਂ ਸ਼ੁਭ ਭਈ ਮੇਰੇ ਹਿਰਦੇ ਵਿੱਚ ਉਹਨਾਂ ਦੇ ਦਰਸ਼ਨ ਕਰਕੇ ਉਹ ਚੰਗੀ ਵਿਚਾਰ ਹੋਏ ਆਈ ਰਾਜ ਵੱਡੋ ਦੁੱਖ ਸਾਗਰ ਹੇਰਾ ਜਿਹੜਾ ਰਾਜ ਭਾਗ ਹੈ ਤਾਂ ਬੜਾ ਜਿਵੇਂ ਰਾਜ ਭਾਗ ਰਾਜ ਵੱਡੋ ਦੁੱਖ ਸਾਗਰ ਹੇਰਾ ਜਿਹੜਾ ਰਾਜ ਭਾਗ ਹੈ ਇਹਦਾ ਜਿਹੜਾ ਦੁੱਖ ਹੈ ਤਾਂ ਜਿਵੇਂ ਦੁੱਖਾਂ ਦਾ ਸਮੁੰਦਰ ਹੀ ਹੋਵੇ ਸਮੁੰਦਰ ਕਹਿੰਦੇ ਰਾਜ ਭਾਗ ਦਾ ਸੁੱਖ ਤਾਂ ਦੁੱਖਾਂ ਦਾ ਸਮੁੰਦਰ ਹੈ ਜਗਤ ਧੰਦ ਕੋ ਗਰਤ ਵਡੇਰਾ ਜਿਹੜਾ ਸੰਸਾਰ ਦੇ ਧੰਦੇ ਹੈ ਇਹ ਕਹਿੰਦੇ ਬਹੁਤ ਵੱਡਾ ਕਹਿੰਦੇ ਸੰਸਾਰ ਧੰਦਿਆਂ ਦਾ ਟੋਆ ਹੈ ਇਹ ਧੰਦਿਆ ਰੂਪੀ ਟੋਇਆਂ ਵਿੱਚੋਂ ਕੋਈ ਮਨੁੱਖ ਨਹੀਂ ਨਿਕਲ ਸਕਦਾ ਸਭ ਲੋਕੇ ਹੋਇ ਕਰ ਨਿਸ਼ਕਾਮੂ ਇਸ ਤਰ੍ਹਾਂ ਮਾਰਾ ਮੈਂ ਨਿਸ਼ਕਾਮ ਹੋ ਕੇ ਰਾਮ ਜੀ ਨੂੰ ਫਿਰ ਵੇਖਿਆ ਬੰਦਨ ਕੀਨ ਚਰਨ ਸ੍ਰੀ ਰਾਮੂ ਚਰਨਾਂ ਤੇ ਰਾਮ ਜੀ ਦੇ ਚ ਮੈਂ ਨਮਸਕਾਰ ਕਰ ਦਿੱਤੀ ਕਰੁਣਾ ਨਿਧ ਸ੍ਰੀ ਅੰਤਰਯਾਮੀ ਉਹ ਜਿਹੜੇ ਰਾਮ ਜੀ ਕਿਰਪਾ ਦੇ ਖਜ਼ਾਨੇ ਅੰਤਰਯਾਮੀ ਦਿਲਾਂ ਦੀਆਂ ਜਾਣਨ ਵਾਲੇ ਪੂਰਬ ਫੁਰਨਾ ਲਖ ਕਰ ਸਵਾਮੀ ਜਦੋਂ ਮੈਂ ਘਰੋਂ ਚੱਲਿਆ ਸੀ ਉਹ ਪਹਿਲਾਂ ਮੇਰੇ ਮਨ ਦਾ ਫੁਰਨਾ ਜਾਣ ਕੇ ਰਾਮ ਜੀ ਨੇ ਦੋਹਰਾ ਬੋਲੇ ਸ੍ਰੀ ਮੁਖ ਤੇ ਬਚਨ ਗੁਰੂ ਨਾਨਕ ਸਾਹਿਬ ਜੀ ਰਾਮ ਜੀ ਮੈਨੂੰ ਫਿਰ ਮੁਖ ਤੋਂ ਬਚਨ ਬੋਲੇ ਆਓ ਬੈਠ ਲੰਕੇਸ਼ ਆਵੇ ਭਵੀਕਣ ਲੰਕਾ ਦੇ ਮਾਲਕ ਅਸ ਸਾਡੇ ਹਜ਼ੂਰੀ ਵਿੱਚ ਬੈਠ ਬਿਨਾ ਕਰੀ ਕਰ ਬੰਦ ਮੈਂ ਮਹਾਰਾਜ ਦੋਵੇਂ ਹੱਥ ਜੋੜ ਕੇ ਰਾਮ ਜੀ ਅੱਗੇ ਬੇਨਤੀ ਕੀਤੀ ਚਾਹੇ ਨਾਰਾਜ ਸੁਦੇਸ਼ ਜਦੋਂ ਤੋਂ ਤੁਹਾਡੇ ਦਰਸ਼ਨ ਕਰ ਲਏ ਮੈਨੂੰ ਤਾਂ ਵਿਸ਼ੇਸ਼ ਕਰਕੇ ਰਾਜ ਭਾਗ ਦੀ ਚਾਹਨਾ ਨਹੀਂ ਰਹੀ ਹੈ ਚੌਪਈ ਸੁਣ ਸ੍ਰੀ ਰਘਪਤ ਬਹੁਰ ਉਚਾਰਾ ਗੁਰੂ ਨਾਨਕ ਸਾਹਿਬ ਜੀ ਰਾਮ ਜੀ ਨੇ ਸੁਣ ਕੇ ਫਿਰ ਮੇਰੇ ਪਾਸੋਂ ਕਿਹਾ ਸੀ ਨਿਜ ਘਰ ਤੇ ਤੂੰ ਜਬੈ ਪਧਾਰਾ ਭੀਖਣ ਰੋਣ ਦੇ ਛੋਟੇ ਭਰਾ ਜਦੋਂ ਤੂੰ ਆਪਣੇ ਘਰੋਂ ਚੱਲਿਆ ਸੀ ਨਾ ਸਾਡੇ ਵੱਲ ਨੂੰ ਤਬ ਕਾਮਨਾ ਹਿਰਦੈ ਉਠਾਈ ਹਿਰਦੇ ਵਿੱਚ ਆਉਂਦਿਆਂ ਆਉਂਦਿਆਂ ਇਸ ਤਰ੍ਹਾਂ ਦੀ ਤੂੰ ਇੱਛਾ ਉਠਾਈ ਸੀ ਕੀਤੀ ਸੀ ਲੰਕਾ ਦੇਹ ਰਾਮ ਮੁਝ ਤਾਈ ਰਾਮ ਜੀ ਮੈਨੂੰ ਲੰਕਾ ਦਾ ਰਾਜ ਭਾਗ ਦੇ ਦੇਣ ਰਾਜਾ ਬਣਾ ਦੇਣ ਬਿਰਦ ਹਮਾਰਾ ਜਾਨ ਹੋਏ ਭੀਖਣ ਸਾਡਾ ਇਸ ਤਰ੍ਹਾਂ ਦਾ ਕਹਿੰਦੇ ਬਿਰਦ ਧਰਮ ਹੈ ਪਰ ਨਿਜਮ ਹੈ ਤੋ ਸੋ ਕਹੋ ਭੀਖਣ ਤੈਸਾ ਵਿਭੀਕ ਉਸੇ ਤਰ੍ਹਾਂ ਦਾ ਨਿਜ ਤੈਨੂੰ ਖੋਲ ਕੇ ਦੱਸ ਦਿੰਦੇ ਹਾਂ। ਧਾਰ ਕਾਮਨਾ ਜੋ ਜਗਿਆ ਸੀ, ਜਿਹੜਾ ਕੋਈ ਕਹਿੰਦੇ ਜਗਿਆਸੂ ਹਿਰਦੇ ਵਿੱਚ ਕਾਮਨਾ ਇੱਛਾ ਰੱਖ ਕੇ, ਘਰ ਤਜ ਆਵਤ ਹੈ ਮੁਝ ਪਾਸੀ, ਘਰ ਬਾਰ ਛੱਡ ਕੇ ਸਾਡੇ ਕੋਲੋਂ ਚੱਲ ਕੇ ਆਉਂਦਾ, ਘਰੋਂ ਕਾਮਨਾ ਪੂਰਬ ਪੂਰੀ। ਵੇਖਣ ਸਭ ਤੋਂ ਪਹਿਲਾਂ ਜਗਿਆਸੂ ਦੀ ਮੈਂ ਜਿਹੜੀ ਕਾਮਨਾ ਧਾਰ ਕੇ ਚੱਲਿਆ ਹੁੰਦਾ ਉਹ ਪੂਰੀ ਕਰਦਾ। ਪੁੰਨ ਦਿਓ ਪਦਵੀ ਕੇਵਲ ਰੂਰੀ, ਜਿਹੜੀ ਕੇਵਲ ਮੁਕਤੀ ਦੀ ਸੋਹਣੀ ਪਦਵੀ ਉਹ ਵੀ ਆਪਣੇ ਕਦਾ ਜਗਿਆਸੂ ਦਾਸ ਨੂੰ ਮੈਂ ਬਖਸ਼ ਦਿੰਦਾ ਹੈ। ਐਸੇ ਸ੍ਰੀ ਰਾਮ ਉਦਾਰਾ, ਇਸ ਤਰ੍ਹਾਂ ਮਹਾਰਾ ਰਾਮ ਜੀ ਬੜੇ ਮੋਸਕੀ ਦਾਤੇ ਹੈ। ਅਸ਼ਟ ਪਹਿਰ ਜਿਨ ਰਾਮ ਉਦਾਰਾ, ਜਿਨ੍ਹਾਂ ਦੇ ਨਾਮ ਦਾ ਮੈਨੂੰ ਅੱਠੇ ਪੈਰ ਕਹਿੰਦੇ ਸਹਾਰਾ ਹੈ। ਸੁਣ ਸ੍ਰੀ ਨਾਨਕ ਕਹਿ ਮ੍ਰਿਦ ਬਾਣੀ, ਵੇਖਣ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਬਹੁਤ ਕੋਮਲ ਬਚਨ ਬਾਣੀ ਕਹਿਣ ਲੱਗੇ। ਧੰਨ ਵਿਭੀਖਣ ਸ਼ੁਭ ਗੁਣ ਖਾਨੀ, ਵਿਭੀਖਣ ਤੂੰ ਧੰਨ ਹੈ ਬੜਾ ਚੰਗਾ ਗੁਣਾਂ ਦੀ ਖਾਨ ਹੀ ਹੈ। ਚਿਰੰਗਜੀਵ ਪਦਵੀ ਤੈਂ ਪਾਈ, ਵੀ ਸ੍ਰੀ ਛੱਡ ਕੇ ਬਹੁਤ ਕਹਿੰਦੇ ਚਿਰੰਗਜੀਵੀ ਪਦਵੀ ਪਾਈ ਹੋਈ। ਮਨ ਕੀ ਨਾਮ ਵਿਖੈ ਲਿਵ ਲਾਈ, ਸ੍ਰੀ ਛੱਡ ਕੇ ਸੁਖਮ ਸ੍ਰੀ ਵਿੱਚ ਰਹਿ ਕੇ ਤੇ ਨਾਮ ਦੇ ਵਿੱਚ ਬਿਰਤੀ ਤੈਨੇ ਲਾਈ ਹੋਈ। ਡਰਤ ਰਹਿਤ ਰਾਖਸ਼ ਭੈ ਤੇਰੇ, ਇਸੇ ਕਰਕੇ ਜਿੰਨਿਆ ਰਾਖਸ਼ ਦੇ ਤੈ ਤੇਰੇ ਭੈ ਕਰਕੇ ਤੈਥੋਂ ਇਹ ਡਰਦੇ ਰਹਿੰਦੇ। ਆਏ ਸਮਾਨ ਭਏ ਸਭ ਚੇਰੇ, ਤੇਰੀ ਆਗਿਆ ਮੰਨ ਕੇ ਸਾਰੇ ਤੇਰੇ ਸਿੱਖ ਸੇਵਕ ਬਣ ਕੇ ਰਹਿ ਰਹੇ। ਕਾਹੋ ਨ ਕਰੈ ਦੁਖਾਓ ਨ ਕੋਈ, ਇਸੇ ਕਰਕੇ ਜਿਹੜੇ ਰਾਖਸ਼ ਹੈ ਕਿਸੇ ਨੂੰ ਬਿਲਕੁਲ ਨੀ ਇਹ ਦਿਖਾਉਣਾ ਕਰਦੇ, ਤੰਗ ਨੀ ਕਰਦੇ। ਭਾਉ ਭਗਤ ਮਹਿ ਸ਼ਰਧਾ ਹੋਈ, ਸਾਰਿਆਂ ਰਾਖਸ਼ਾਂ ਦੈਂਤਾਂ ਦੀ ਪ੍ਰੇਮ ਨਾਲ ਭਗਤੀ ਕਰਨ ਵਿੱਚ ਹੀ ਸ਼ਰਧਾ ਹੋ ਰਹੀ, ਵੀ ਭਗਤੀ ਕਰ ਰਹੇ। ਸੁਣ ਤੋਂ ਵਿਭੀਖਣ ਬੈਨ ਉਚਾਰੇ, ਗੁਰੂ ਮਹਾਰਾਜ ਤਾਂ ਸੁਣ ਗਏ ਵਿਭੀਖਣ ਨੇ ਫਿਰ ਬਚਨ ਕਹੇ। ਬੇਮੁਖ ਦੈਤ ਰਾਮ ਸਭ ਮਾਰੇ, ਮਹਾਰਾਜ ਨੇ ਬੇਮੁਖ ਸੈਂਤ ਸੀ ਉਹ ਰਾਮ ਜੀ ਨੇ ਮਾਰਤੇ ਖਪਾਤੇ ਸੀ। ਦੈ ਕੈ ਰਾਜ ਅਯੁੱਧਿਆ ਗਏ, ਹਾਂ ਮੈਨੂੰ ਰਾਜ ਭਾਗ ਦੇ ਕੇ ਤੇ ਫਿਰ ਆਪ ਜੀ ਕਹਿੰਦੇ ਅਯੁੱਧਿਆ ਨੂੰ ਚਲੇ ਗਏ। ਮਮ ਸਮੇਤ ਬਾਂਦਰ ਦਲ ਲਏ, ਮੈਂ ਵੀ ਮਾਰਾ ਨਾਲ ਹੀ ਸੀ ਤੇ ਹਨੂਮਾਨ ਹੋਰ ਬਾਂਦਰਾਂ ਦਾ ਨਾਲ ਵੀ ਨਾਲ ਸੀ। ਮੈਂ ਅਯੁੱਧਿਆ ਵਿੱਚ ਅਸੀਂ ਸਾਰੇ ਚਲੇ ਗਏ ਸੀ। ਦੋਹਰਾ ਤਹਾਂ ਜਾਏ ਮੋਕੋ ਤਬ ਹੈ, ਉੱਥੇ ਅਯੁੱਧਿਆ ਵਿੱਚ ਜਾ ਕੇ ਮੈਨੂੰ ਭਿੱਖਣ ਨੂੰ ਰਾਮ ਜੀ ਨੇ ਇਹ ਉਪਦੇਸ਼ ਬਤਾਏ, ਇਸ ਤਰ੍ਹਾਂ ਦਾ ਮਹਾਰਾ ਮੈਨੂੰ ਉਪਦੇਸ਼ ਦੇ ਕੇ ਦੱਸਿਆ ਸੀ। ਨਿਮਿਤ ਮਾਤਰ ਅਵਤਾਰ ਧਰ, ਮੈਨੂੰ ਕਿਹਾ ਸੀ ਵੀ ਭਿੱਖਣ ਕਿਸੇ ਕਾਰਨ ਕਰਕੇ ਅਵਤਾਰ ਧਾਰ ਕੇ ਈਸ਼ਵਰ ਧਰਨੀ ਆਏ। ਪਰਮੇਸ਼ਰ ਸਾਰਿਆਂ ਦਾ ਮਾਲਕ ਉਹ ਧਰਤੀ ਤੇ ਕਿਸੇ ਕਾਰਨ ਕਰਕੇ ਉਤਾਰ ਧਾਰ ਕੇ ਆਵੇਗਾ। ਚੌਪਈ ਕਾਰਜ ਕਰ ਬੈਕੁੰਠ ਸੁਜਾਵੇ, ਜਿਹੜਾ ਜਿਹੜਾ ਪਰਮੇਸ਼ਰ ਦਾ ਅਵਤਾਰ ਹੈ ਕਹਿੰਦੇ ਕਾਰਜ ਕਰਕੇ ਫਿਰ ਆਪਣੇ ਸਵੈ ਸਰੂਪ ਵਿੱਚ ਹੀ ਚਲਾ ਜਾਏਗਾ। ਤਿੰਨ ਕੇ ਗੁਣ ਪੜ ਸੁਣ ਸੁਖ ਪਾਵੇ ਹੈ, ਉਹਨਾਂ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਕੋਈ ਪੜੇਗਾ ਸੁਣੇਗਾ ਤੇ ਫਿਰ ਸੁਖ ਪਾਵੇਗਾ। ਹੈ ਅਵਤਾਰ ਸੰਤ ਨਿਤ ਮੇਰੇ, ਬਾਕੀ ਵੀ ਜਿਹੜੇ ਸਾਧੂ ਸੰਤ ਹੈ ਮੇਰੇ ਹਮੇਸ਼ਾ ਨਿਤ ਅਵਤਾਰ ਹੈ। ਤਿੰਨ ਮਿਲਾਪ ਅਗ ਜਾਹੇ ਕਨੇਰੇ, ਸੰਤਾਂ ਦੇ ਨਾਲ ਮਿਲਾਪ ਨਾਲ ਜਿਹੜੇ ਬੁਰੇ ਭਾਰੀ ਬੁਜਰ ਪਾਪ ਚਲੇ ਜਾਂਦੇ। ਸੰਤ ਮੋਹ ਮਹਿ ਭੇਦ ਨ ਕੋ, ਵੇਖਣ ਮੇਰੇ ਵਿੱਚ ਤੇ ਜਿਹੜੇ ਮੇਰੇ ਸੰਤ ਉਹਨਾਂ ਵਿੱਚ ਕੋਈ ਫਰਕ ਨਹੀਂ। ਐਸੇ ਰਾਮ ਕਹਾਂ ਦੁੱਖ ਖੋ, ਇਹ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਰਾਮ ਜੀ ਨੇ ਮੈਨੂੰ ਕਹਿੰਦੇ ਬਚਨ ਕਹੇ ਸੀ ਜਿਹੜੇ ਦੁੱਖਾਂ ਨੂੰ ਦੂਰ ਕਰਨ ਵਾਲੇ। ਸੋ ਤੁਮ ਸੰਤ ਸਦਾ ਸੁਖਦਾਈ, ਮੈਨੂੰ ਤਾਂ ਉਹੀ ਤੁਸੀਂ ਕਹਿੰਦੇ ਪਰਮੇਸ਼ਰ ਦੇ ਸੰਤ ਦਿਸ ਰਹੇ ਹੋ ਸੁਖ ਦੇਣ ਵਾਲੇ। ਕਰ ਉਪਦੇਸ਼ ਦੇਹ ਸਮਝਾਈ, ਮਹਾਰਾ ਪਰਮੇਸ਼ਰ ਦਾ ਰੂਪ ਸੰਤ ਉਪਦੇਸ਼ ਦੇ ਕੇ ਮੈਨੂੰ ਸਵੈ ਸਰੂਪ ਸਮਝਾ ਦਿਓ ਜੀ। ਰਗਬਰ ਤੁਮ ਮਹਿ ਭੇਦ ਨ ਜਾਨਾ। ਮਹਾਰਾ ਸੱਚ ਕਹਿੰਦਾ ਰਾਮ ਤੇ ਤੁਹਾਡੇ ਵਿੱਚ ਮੈਂ ਕੋਈ ਭੇਦ ਨਹੀਂ ਜਾਣਦਾ, ਵੀ ਤੁਹਾਨੂੰ ਵੱਖਰੇ ਵੱਖਰੇ ਨਹੀਂ ਸਮਝਦਾ, ਮੇਰੀ ਸ਼ਰਧਾ ਹੈ। ਈਸ਼ਰ ਏਕ ਸਮਾਨ ਪਛਾਨਾ। ਏਕੋ ਇੱਕ ਸਮਾਨ ਤੁਸੀਂ ਈਸ਼ਰ ਸਰੂਪ, ਇੱਕ ਈਸ਼ਰ ਤੇ ਤੁਸੀਂ ਮਹਾਰਾ ਵੀ ਕੋਈ ਵੱਖਰੇ ਨਹੀਂ, ਇੱਕ ਸਮਾਨ ਹੀ ਪਛਾਣਨਾ। ਬਿਨੈ ਸਨੀ ਸੁਨ ਕੈ ਤੇ ਬਾਨੀ। ਬੇਨਤੀ ਦੇ ਸਹਿਰ ਜੋ ਬਚਨੇ ਨੇ ਕਹੇ ਉਹਨਾਂ ਨੂੰ ਸੁਣ ਕੇ ਸਤਿਗੁਰੂ ਜੀ ਨੇ ਬੋਲੇ ਸ੍ਰੀ ਨਾਨਕ ਗੁਣ ਖਾਨੀ। ਉਹਨਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਬਚਨ ਬੋਲੇ। ਸ੍ਰੀ ਮੁਖ ਵਾਕ ਗੁਰਮੁਖ ਬਾਂਧਿਓ ਸੇਤ ਵਿਧਾਤਾ। ਇਹ ਵੀ ਭੀਖਣ ਜਿਹੜੇ ਗੁਰਮੁਖ ਰਾਮ ਜੀ ਸਨ, ਉਹਨਾਂ ਨੇ ਕਹਿੰਦੇ ਪ੍ਰਤੱਖ ਸਮੁੰਦਰ ਦੇ ਉੱਪਰ ਦੀ ਕਹਿੰਦੇ ਪੁਲ ਬਣਿਆ ਸੀ। ਲੰਕਾ ਲੁੱਟੀ ਦੈਤ ਸੰਤਾਪੈ। ਲੰਕਾ ਨੂੰ ਜਾ ਕੇ ਲੁੱਟਿਆ ਪੁੱਟਿਆ ਸੀ, ਦੈਂਤਾਂ ਨੂੰ ਦੁੱਖ ਦਿੱਤਾ ਸੀ, ਤਪਾਇਆ ਸੀ। ਰਾਮ ਚੰਦ ਮਾਰਿਓ ਇਹ ਰਾਵਣ। ਇਸਰਾ ਰਾਮ ਚੰਦਰ ਨੇ ਜਿਹੜਾ ਹੰਕਾਰੀ ਰਾਵਣ ਸੀ ਉਹਨੂੰ ਜਾ ਕੇ ਮਾਰਿਆ ਸੀ। ਭੇਦ ਵਿਭੀਖਣ ਗੁਰਮੁਖ ਪੈ ਗੁਰਮੁਖ ਪਰਚਾਇਣ। ਜਿਹੜਾ ਗੁਰਮੁਖ ਭੀਖਣ ਸੀ ਉਹਨੇ ਮਾਰਨ ਦਾ ਭੇਦ ਦਾ ਪਰਚਾ ਦਿੱਤਾ ਸੀ, ਇਹਦੇ ਪੇਟ ਦੇ ਵਿੱਚ ਅੰਮ੍ਰਿਤ ਦਾ ਕੁੰਡ ਹੈ, ਜਦੋਂ ਇਹ ਅੰਮ੍ਰਿਤ ਅਸੀਂ ਖਤਮ ਕਰਦੇ ਹਾਂ ਫਿਰ ਇਹ ਮਰ ਜਾਏਗਾ। ਇਸ ਤਰ੍ਹਾਂ ਰਾਮ ਜੀ ਨੇ ਅਗਨ ਬਾਣ ਮਾਰ ਕੇ ਅੰਮ੍ਰਿਤ ਦਾ ਕੁੰਡ ਛਕਾ ਦਿੱਤਾ ਸੀ, ਫਿਰ ਰਾਵਣ ਜੀ ਨੂੰ ਮਾਰਿਆ ਸੀ। ਇਸ ਤਰ੍ਹਾਂ ਜਿਹੜਾ ਭੇਦ ਗੁਰਮੁਖ ਭੀਖਣ, ਉਸਨੇ ਆਪਣੇ ਰਾਉਣ ਦੇ ਮਾਰਨ ਦਾ ਜਿਹੜਾ ਭੇਦ ਆ ਉਹਦਾ ਪਰਚਾ ਦਿੱਤਾ ਸੀ, ਸਮਝਾਇਆ ਸੀ ਇਸ ਤਰ੍ਹਾਂ ਮਰੇਗਾ ਇਹ। ਗੁਰਮੁਖ ਸਾਇਰ ਪਾਹਣ ਤਾਰੇ। ਜਿਹੜੇ ਗੁਰਮੁਖ ਰਾਮ ਜੀ ਉਹਨਾਂ ਨੇ ਸੈਰ ਕੇ ਸਮੁੰਦਰ ਤੋਂ ਰਾਮ ਨਾਮ ਲਿਖ ਕੇ ਪੁੱਤਰ ਤਾਰਤੇ। ਗੁਰਮੁਖ ਕੋਟ ਤੇ ਤੀਸ ਉਧਾਰੇ। ਇਸ ਤਰ੍ਹਾਂ ਗੁਰਮੁਖ ਰਾਮ ਨੇ 33 ਕਰੋੜ ਦੇਵਤੇ ਜਿਹੜੇ ਰਾਵਣ ਨੇ ਕੈਦ ਕੀਤੇ ਸੀ ਉਹਨਾਂ ਦਾ ਖਹਿੜਾ ਛੁਡਾਇਆ, ਉਹਨਾਂ ਦਾ ਛੁਟਕਾਰਾ ਕਰਾਇਆ। ਚੌਪਈ ਸ੍ਰੀ ਗੁਰ ਭਾਨੈ ਵਿਭੀਖਣ ਸੁਣੀਐ। ਇਹ ਜਣੀ ਪ੍ਰਕਰਨ ਦੇ ਨਾਲ ਰਲਮਣਵੇਂ ਅਰਥ ਹੈ, ਪਰਮਾਰਥ ਦੇ ਵਿੱਚ ਜਿਹੜੇ ਅਰਥ ਹੈ ਥੋੜ੍ਹੇ ਜਿਹੇ ਵੱਖਰੇ ਹਨ। ਗੁਰਾਂ ਦੁਆਰਾ ਗੁਰਮੁਖਾਂ ਨੇ ਜੋ ਫਲ ਪ੍ਰਦਾਤੇ ਵਾਹਿਗੁਰੂ ਦਾ ਨਾਮ ਹੈ, ਇਹੀ ਸੰਸਾਰ ਰੂਪੀ ਸਮੁੰਦਰ ਦੇ ਉੱਪਰ ਪਰਮੇਸ਼ਰ ਦਾ ਨਾਮ ਰੂਪੀ ਪੁਲ ਬਣਿਆ ਹੈ ਅਰਥ ਕਰਦੇ ਹਨ। ਲੰਕਾ ਲੁੱਟੀ ਦੈਤ ਸੰਤਾਪੈ। ਇਸ ਤਰ੍ਹਾਂ ਕਹਿੰਦੇ ਦੇਵਮਾਨ ਲੰਕਾ ਨੂੰ ਲੁੱਟਿਆ ਹੈ, ਜਿਹੜੇ ਕਾਮ ਕ੍ਰੋਧ ਲੋਭ ਆਦੈਂਤ ਇਹਨਾਂ ਨੂੰ ਤੰਗ ਕਰਕੇ ਬਾਹਰ ਕੱਢ ਦਿੱਤਾ, ਖਤਮ ਕਰ ਦਿੱਤਾ ਹੈ। ਰਾਮ ਚੰਦ ਮਾਰਿਓ ਇਹ ਰਾਵਣ। ਇਸ ਤਰ੍ਹਾਂ ਜੋ ਰਾਮ ਵਿਆਪਕ ਸਰੂਪ ਹੈ, ਚੰਦਰ ਪ੍ਰਕਾਸ਼ ਰੂਪ ਹੈ, ਉਸਦੇ ਨਾਮ ਦੁਆਰਾ ਗੁਰਮੁਖਾਂ ਨੇ ਇਹ ਜਿਹੜਾ ਹੰਕਾਰੀ ਰਾਵਣ ਹੈ, ਹੰਕਾਰ ਰੂਪੀ ਰਾਵਣ ਨੂੰ ਮਾਰ ਦਿੱਤਾ ਹੈ। ਭੇਦ ਵਿਭੀਖਣ ਗੁਰਮੁਖ ਪਰਚਾਇਣ। ਇਸ ਤਰ੍ਹਾਂ ਜਿਹੜਾ ਭੈ ਨੂੰ ਖਤਮ ਕਰਨ ਵਾਲਾ ਹੈ, ਜਿਹੜੇ ਗੁਰਮੁਖ ਉਹਨਾਂ ਨੇ ਭੈ ਨੂੰ ਖਤਮ ਕਰ ਦਿੱਤਾ ਹੈ ਨਾਮ ਦੇ ਭੇਦ ਦੇ ਪਰਚੇ ਕਰਕੇ। ਗੁਰਮੁਖ ਸਾਇਰ ਪਾਹਣ ਤਾਰੇ। ਇਸ ਤਰ੍ਹਾਂ ਗੁਰਾਂ ਨੇ ਗੁਰਮੁਖਾਂ ਦੁਆਰਾ ਇਸ ਸੰਸਾਰ ਸਮੁੰਦਰ ਤੋਂ ਜਿਹੜੇ ਕੋਈ ਪੱਥਰਾਂ ਵਰਗੇ ਪਾਪਾਂ ਨਾਲ ਭਾਰੇ ਸੀ ਇਹਨਾਂ ਨੂੰ ਉਤਾਰ ਦਿੱਤਾ ਹੈ। ਗੁਰਮੁਖ ਕੋਟ ਤੇ ਤੀਸ ਉਧਾਰੇ। ਦੁਆਰਾ ਗੁਰਮੁਖਾਂ ਨੇ 33 ਕਰੋੜ ਪਾਪੋ ਤੇ ਜਿਹੜੇ ਲੋਕ ਆ ਉਹ ਉਧਾਰ ਦੇ ਹਨ। ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਏਕਣੀ। ਚੌਪਈ ਸ੍ਰੀ ਗੁਰ ਭਾਨੈ ਵਿਭੀਖਣ ਸੁਣੀਏ। ਗੁਰੂ ਮਹਾਰਾਜ ਕਹਿਣ ਲੱਗੇ ਵੀ ਆ ਭੀਖਣ ਲੰਕਾ ਦੇ ਰਾਜੇ ਸੁਣ ਲਈਏ। ਆਗੈ ਹੀ ਗੁਰਮੁਖ ਮਨ ਗੁਣੀਏ। ਤਾਂ ਮਨ ਵਿੱਚ ਵਿਚਾਰ ਲਾ ਵੀ ਪਹਿਲਾਂ ਹੀ ਬੜਾ ਭਾਰੀ ਗੁਰਮੁਖ ਹੈ। ਭੇਦ ਆਏ ਦੀਨੋ ਸ੍ਰੀ ਰਾਮੂ। ਕਿਉਂਕਿ ਗੁਰਮੁਖ ਇਉਂ ਹੈ ਵੀ ਤੂੰ ਰਾਮ ਜੀ ਨੂੰ ਆ ਕੇ ਆਪਣੇ ਭਰਾ ਦੇ ਮਰਨ ਦਾ ਭੇਦ ਦੇ ਦਿੱਤਾ ਸੀ। ਰਾਵਣ ਮਾਰ ਕਰੇ ਸਭ ਕਾਮੂ। ਕਰਕੇ ਰਾਮ ਜੀ ਨੇ ਕਹਿੰਦੇ ਰਾਵਣ ਨੂੰ ਮਾਰ ਕੇ ਸਾਰੇ ਕੰਮ ਕੀਤੇ ਹੈ। ਗੁਰ ਕਾ ਸ਼ਬਦ ਰਾਮ ਵਿਚਾਰੇ, ਜੋ ਗੁਰੂ ਦਾ ਉਪਦੇਸ਼ ਹੈ ਰਾਮ ਉਹਨੂੰ ਵਿਚਾਰਿਆ। ਸਿੰਧ ਵਿਖੇ ਪਾਹਨ ਵੱਡ ਤਾਰੇ, ਇਸ ਕਰਕੇ ਸਮੁੰਦਰ ਦੇ ਵਿੱਚ ਬੜੇ ਭਾਰੀ ਪੱਥਰ ਨਾਮ ਲੈ ਕੇ ਉਹਨਾਂ ਨੂੰ ਤਾਰ ਦਿੱਤਾ। ਸਤਿਗੁਰ ਸ਼ਬਦ ਸਭਨ ਤੇ ਵੱਡੋ, ਇਸ ਕਰਕੇ ਵੀ ਭੀਖਣ ਜਿਹੜਾ ਸਤਿਗੁਰੂ ਦਾ ਸ਼ਬਦ ਹੈ ਨਾਮ ਹੈ ਸਾਰਿਆਂ ਤੋਂ ਵੱਡਾ ਹੈ ਮਹਾਨ ਹੈ। 33 ਕੋਟ ਸੁਰਨ ਕੋ ਛੱਡੋ, ਨਾਮ ਨੇ 33 ਕਰੋੜ ਦੇਵਤਿਆਂ ਦਾ ਛੁਟਕਾਰਾ ਕਰਵਾਇਆ। ਸਤਿਗੁਰ ਸ਼ਬਦ ਹਿਰਦੈ ਵਿਚਾਰੋ, ਭੀਖਣ ਤੋਂ ਵੀ ਸਤਿਗੁਰੂ ਦਾ ਜਿਹੜਾ ਸ਼ਬਦ ਨਾਮ ਹਿਰਦੇ ਵਿੱਚ ਵਿਚਾਰ, ਇਹ ਉਪਦੇਸ਼ ਹਮਾਰੋ ਧਾਰੋ, ਸਾਡਾ ਜਿਹੜਾ ਉਪਦੇਸ਼ ਨੂੰ ਹਿਰਦੇ ਵਿੱਚ ਧਾਰ ਲੈ ਵਸਾ ਲੈ। ਸੁਪਨ ਸਮਾਨ ਜਗਤ ਕੋ ਜਾਨੋ, ਬਾਕੀ ਜਿਹੜਾ ਸੰਸਾਰ ਉਹਨੂੰ ਸੁਪਨੇ ਦੇ ਸਮਾਨ ਜਾਣ। ਇੱਕ ਆਤਮਾ ਸਰਬ ਪਛਾਨੋ, ਸਾਰਿਆਂ ਦੇ ਵਿੱਚ ਇੱਕੋ ਆਪਣਾ ਆਪਾ ਹੈ ਆਤਮਾ ਹੈ ਇਹਨੂੰ ਪਛਾਣ। ਦੋਹਰਾ ਸੰਤਨ ਕੀ ਸੰਗਤ ਕਰੋ, ਭਵਿੱਖਣ ਜਿੱਥੇ ਕੋਈ ਸਿਮਰਨ ਵਾਲੇ ਸੰਤ ਹੈ ਉਹਨਾਂ ਦੀ ਤੂੰ ਸੰਗਤ ਕਰਿਆ। ਸੁਖ ਜਿਸ ਮਹਿ ਦਿਨ ਰੈਨ, ਜੇ ਸੰਤਾਂ ਦੀ ਸੰਗਤ ਵਿੱਚ ਦਿਨ ਰਾਤ ਬੜਾ ਭਾਰੀ ਸੁਖ ਮਿਲਦਾ ਹੈ। ਨੀਕੋ ਇਹ ਉਪਦੇਸ਼ ਹੈ, ਵੇ ਸਾਡਾ ਬੜਾ ਭਾਰੀ ਚੰਗਾ ਉਪਦੇਸ਼ ਹੈ ਤੈਨੂੰ। ਮਹਾਂ ਅਗੀ ਗਤ ਦੈਨ, ਬੜੇ ਬੜੇ ਜਿਹੜੇ ਪਾਪੀ ਉਹਨਾਂ ਨੂੰ ਵੀ ਮੁਕਤੀ ਦੇਣ ਵਾਲਾ ਹੈ, ਜੇ ਪਾਪੀ ਵੀ ਉਪਦੇਸ਼ ਮੰਨ ਲਏ ਉਹਨੂੰ ਮੁਕਤ ਕਰ ਦੇਗਾ। ਚੌਪਈ ਤਿਹਸ਼ਿਨ ਬੋਲ ਉੱਠਿਓ ਮਰਦਾਨਾ, ਉਸ ਵੇਲੇ ਇਸ ਤਰ੍ਹਾਂ ਦੇ ਵਚਨ ਸੁਣ ਕੇ ਮਹਾਰਾਜ ਤੋਂ ਫਿਰ ਮਰਦਾਨਾ ਬੋਲ ਉੱਠਿਆ। ਸੁਣਿਓ ਸੁਰਹਿ ਇਹਾ ਹਨੁਮਾਨਾ, ਮਹਾਰਾਜ ਮੈਂ ਇਸ ਤਰ੍ਹਾਂ ਸੁਣਿਆ ਵੀ ਹਨੁਮਾਨ ਵੀ ਇੱਥੇ ਰਹਿੰਦਾ ਲੰਕਾ ਤੋਂ ਆਸੇ ਪਾਸੇ। ਤਿਸ ਹੈ ਦਿਖਾਵੋ ਸ੍ਰੀ ਪ੍ਰਭ ਅਭੀ, ਮਹਾਰਾਜ ਲੰਕਾ ਵੀ ਤੁਸੀਂ ਆਏ ਗਏ ਉਹ ਹਨੁਮਾਨ ਉਹਨੂੰ ਵੀ ਮੈਨੂੰ ਦਿਖਾਈ ਦਿਓ। ਸੁਣਤ ਵਿਭੀਖਣ ਬੋਲਿਓ ਤਬ ਹੀ, ਉਸ ਵੇਲੇ ਮਹਾਰਾਜ ਤਾਂ ਬੋਲੇ ਨਹੀਂ ਹੈ, ਵਿਭੀਖਣ ਉਸ ਵੇਲੇ ਸੁਣ ਕੇ ਕਹਿੰਦੇ ਓ ਬਚਨ ਬੋਲਿਆ ਹੈ। ਰਾਵਣ ਕੋਸਲ ਜਹਾਂ ਮਹਾਨਾ, ਵੀ ਮਰਦਾਨੇ ਜਿੱਥੇ ਉਹ ਰਾਮ ਨੂੰ ਚਿਖਾ ਤੇ ਸਾੜਿਆ ਸੀ ਉੱਥੇ ਜਿਹੜੀ ਉਹ ਜਿੱਥੇ ਸਾੜਿਆ ਸੀ ਨਾ ਉਹ ਚਿਖਾ ਵਾਲਾ ਸਥਾਨ ਜਾਏਗਾ ਤਕੜਾ। ਅਬ ਬੈਠਿਓ ਤੇਹਾ ਹਨੁਮਾਨਾ, ਇਹ ਮਰਦਾਨੇ ਉੱਥੇ ਉਹ ਜਿਹੜਾ ਹਨੁਮਾਨ ਹੈ ਕਹਿੰਦੇ ਚਿਖਾ ਦੇ ਆਸੇ ਕਹਿੰਦੇ ਗੁਰਜ ਜੀ ਲੈ ਕੇ ਬੈਠਾ ਹੋਇਆ ਵੀ ਫੇਰ ਉੱਠ ਗਿਆ ਇਹਨੂੰ ਭੜੂ ਇਹਨੂੰ ਉਦਾਂ ਹੀ ਮਾਰੋਂਗੇ ਬੁਲਾਏ। ਬਿਨ ਸ੍ਰੀ ਰਾਮ ਨਬੰਦਨ ਕਰਹੀ, ਵੀ ਮਰਦਾਨੇ ਇੰਨੀ ਗੱਲ ਹੈ ਵੀ ਉਹ ਰਾਮ ਤੋਂ ਬਗੈਰ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਦਾ। ਆਇਸ ਅਪਰ ਨਕੇ ਸਿਰ ਧਰਹੀ, ਬਾਕੀ ਵੀ ਮਰਦਾਨੇ ਹੋਰ ਜੋ ਮਰਗੀ ਉਹਨੂੰ ਕੋਈ ਆਗਿਆ ਕਰੇ ਉਹਨੂੰ ਕੋਈ ਨਹੀਂ ਮੰਨਦਾ, ਕਹਿੰਦਾ ਮੈਂ ਨਹੀਂ ਮੰਨਦਾ। ਗੁਰੂ ਕਹਿਓ ਹਮ ਰਾਮ ਸਰੂਪ, ਮਹਾਰਾਜ ਮਰਦਾਨਾ ਤਾਂ ਚੁੱਪ ਕੇ ਹੋ ਗਿਆ ਤੇ ਮਹਾਰਾਜ ਕਹਿੰਦੇ ਵੀ ਭੀਖਣ ਅਸੀਂ ਰਾਮ ਦਾ ਸਰੂਪ ਹੋ ਜਾਵਾਂਗੇ। ਯੁੱਧ ਸੀਤਾ ਕੇ ਧਰ ਹੈ ਅਨੂਪਾ, ਉਹਦੀ ਇੱਛਾ ਹੈ ਵੀ ਜੇ ਰਾਮ ਨੇ ਮੱਥਾ ਟੇਕਦਾ ਸੀਤਾ ਦੇ ਸਮੇਤ ਅਸੀਂ ਸਰੂਪ ਧਾਰ ਲਾਂਗੇ ਆਪੇ ਮੱਥਾ ਟੇਕੂ ਹਨੂੰਮਾਨ। ਤੇ ਬੁਲਾਏ ਕੇ ਦੇਹ ਦਿਖਾਈ, ਭੀਖਣੋ ਹਨੂੰਮਾਨ ਨੂੰ ਬੁਲਾ ਕੇ ਆ ਮਰਦਾਨੇ ਨੂੰ ਦਿਖਾ ਦੇ ਵੀ ਕਿਹੋ ਜਿਹਾ ਹੋ। ਪੁਨ ਹਮ ਆਵਨ ਹੋਏ ਕਦਾਈ, ਫਿਰ ਵੀ ਭੀਖਣ ਪਤਾ ਨਹੀਂ ਕਦੇ ਆਉਣਾ ਹੋਵੇ ਦਰਲੰਕਾ ਵਾਲੀ ਸ਼ਾਇਦ ਨਾ ਹੀ ਆਉਣਾ ਹੋਵੇ। ਹਨੂੰਮਾਨ ਮਰਦਾਨਾ ਦੇਖਿਆ ਚਾਹੁੰਦਾ ਇਹਨੂੰ ਦਿਖਾ ਦੇ ਆਪਾਂ ਵੀ ਬਚਨ ਕਰ ਲਾਂਗੇ ਦੋ ਚਾਰ। ਤਬ ਇੱਕ ਰਾਖਸ਼ ਤਾਹਾਂ ਪਠਾਇਓ, ਕਿਉਂ ਮਹਾਰਾਜ ਤੋਂ ਸੁਣ ਕੇ ਭੀਖਣ ਨੇ ਇੱਕ ਰਾਜੇ ਰਾਖਸ਼ ਨੂੰ ਹਨੂੰਮਾਨ ਵੱਲੀ ਭੇਜਿਆ ਹੈ। ਗਯੋ ਨਿਕਟ ਇਉਂ ਬੈਨ ਸੁਣਾਇਓ, ਨੇੜੇ ਗਿਆ ਹਨੂੰਮਾਨ ਦੇ ਤਿਉਂ ਬਚਨ ਸੁਣਾਇਆ ਹੈ। ਵਹਿਰ ਲੰਕ ਸ੍ਰੀ ਰਾਮ ਸੁਹਾਵਤ, ਵੀ ਲੰਕਾ ਤੋਂ ਬਾਹਰ ਬਾਹਰ ਬੈਠੇ ਰਾਮ ਜੀ ਚੰਦਰ ਜੀ ਬੜਾ ਸੋਭਨੀਕ ਹੋ ਰਹੇ। ਸੀਤਾ ਯੁੱਤ ਸੋ ਤੁਜੈ ਬੁਲਾਵਤ, ਵੀ ਸੀਤਾ ਵੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਸਮੇਤ ਤੈਨੂੰ ਹਨੂੰਮਾਨਾ ਬੁਲਾ ਰਹੇ ਲੰਕਾ ਤੋਂ ਬਾਹਰ ਬਾਹਰ। ਨਿਕਟ ਵਿਭੀਖਣ ਗਯੋ ਅਗਾਰੀ, ਵੀ ਹਨੂੰਮਾਨਾ ਤੇਰੇ ਤੋਂ ਪਹਿਲਾਂ ਜਿਹੜਾ ਭੀਖਣ ਉਹਨਾਂ ਦੇ ਕੋਲ ਚਲਿਆ ਗਿਆ ਹੋਇਆ। ਮੈਂ ਆਇਓ ਤੁਮ ਕੋ ਸੁਧਕਾਰੀ, ਤੈਨੂੰ ਵੀ ਖਬਰ ਕਰਨ ਵਾਸਤੇ ਹਨੂੰਮਾਨਾ ਮੈਂ ਆ ਗਿਆ, ਤੂੰ ਮੇਰੇ ਨਾਲ ਚੱਲ। ਰਾਮ ਜੀ ਸੀਤਾ ਸਮੇਤ ਬਾਹਰ ਬਾਹਰ ਬੈਠੇ ਹੈ, ਤੂੰ ਵੀ ਦਰਸ਼ਨ ਕਰ ਲੈ, ਤੂੰ ਵੀ ਉਹਨਾਂ ਨਾਲ ਬਚਨ ਬਿਲਾਸ ਕਰ ਲੈ। ਇਸ ਤਰ੍ਹਾਂ ਜਦੋਂ ਰਾਖਸ਼ ਨੇ ਜਾ ਕੇ ਕਿਹਾ, ਫਿਰ ਹਨੂੰਮਾਨ ਗੁਰੂ ਜੀ ਆਪਣੇ ਮੋਢੇ 'ਤੇ ਰੱਖ ਕੇ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆ ਗਿਆ ਸੀ। ਅਤੇ ਆਪਣੇ ਆਤਮਿਕ ਬਲ ਦੇ ਨਾਲ ਮਹਾਰਾਜ ਨੇ ਫਿਰ ਜਿਹੜਾ ਆਪਣਾ ਸਰੂਪ ਹੈ ਉਹ ਤਬਦੀਲ ਕਰ ਲਿਆ ਸੀ, ਮਰਦਾਨੇ ਨੂੰ ਸੀਤਾ ਰੂਪ ਵਿੱਚ ਕਰਕੇ ਦਿਖਾ ਦਿੱਤਾ ਸੀ। ਅਤੇ ਭਾਈ ਬਾਲਾ ਜੀ ਜਿਵੇਂ ਲਛਮਣ ਹੁੰਦਾ ਹੈ, ਇਸ ਤਰ੍ਹਾਂ ਦੇ ਸਰੂਪ ਦੇ ਵਿੱਚ ਉਹ ਦਰਸ਼ਨ ਦੇ ਰਿਹਾ ਸੀ। ਆਪ ਜੀ ਦੇ ਸਰੂਪ ਦੇ ਦਰਸ਼ਨ ਵੀ ਜਿਵੇਂ ਰਾਮ ਹੁੰਦੇ ਉਸ ਰੂਪ ਵਿੱਚ ਹੋ ਰਹੇ ਸੀ। ਐਸਾ ਕੁਝ ਦੇਖ ਕੇ ਜਿਵੇਂ ਹਨੂੰਮਾਨ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਚਰਨਾਂ 'ਤੇ ਝੁੱਕ ਗਿਆ ਸੀ। ਅਤੇ ਮਹਾਰਾਜ ਨੇ ਜਿਵੇਂ ਬਚਨ ਕੀਤੇ ਵੀ ਤੂੰ ਇੱਥੇ ਚਿਕਾਰੇ ਕੋਲ ਕਿਉਂ ਗੁਰਜਲੀ ਬਈ ਬੈਠਾ ਹੈ? ਇਹ ਤਾਂ ਸਾਰੇ ਉਹ ਮਾਇਆ ਦੇ ਖੇਲ ਹੈ, ਕੁਦਰਤ ਦੇ ਖੇਲ ਹੈ। ਉਹੀ ਇਹ ਸਭ ਕੁਝ ਕਰੀ ਕਰਾਈ ਜਾਂਦੀ ਹੈ, ਪਰਮੇਸ਼ਰ ਦੀ ਮਾਇਆ, ਉਹਦੀ ਕੁਦਰਤ। ਉਹ ਜਿਵੇਂ ਇਹਨੂੰ ਆਪ ਜੀ ਨੇ ਪਰਮਾਰ ਦੇ ਬਚਨ ਸੁਣਾਏ, ਇਹਦਾ ਪਰਮ ਭੁਲੇਖਾ ਜਿਹਾ ਕੱਢਿਆ, ਅਤੇ ਇਸ ਤਰ੍ਹਾਂ ਇਹ ਵੀ ਸੂਖਮ ਸਰੀਰ ਵਿੱਚ ਹੀ ਵਿਚਰ ਰਿਹਾ ਸੀ। ਇਸ ਨੂੰ ਵੀ ਮਹਾਰਾਜ ਨੇ ਸਭ ਪਦਵੀ 'ਤੇ ਪਹੁੰਚਾ ਦਿੱਤਾ ਸੀ, ਨਾਲ ਸੰਗਤ ਕਰਨ ਲਈ ਪ੍ਰੇਰਨਾ ਕੀਤੀ ਸੀ। ਉਹ ਜਿਹੜਾ ਇਤਿਹਾਸ ਵਿੱਚ ਹਨੂੰਮਾਨ ਦਾ ਕੁਝ ਰਹਿੰਦਾ ਪ੍ਰਸੰਗ ਹੈ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ ਜੀ। ਵਹਿਰ ਲੰਕ ਸ੍ਰੀ ਰਾਮ ਸੁਹਾਵਤ, ਸੀਤਾ ਯੁਤ ਸੋ ਤੁਜੈ ਬੁਲਾਵਤ, ਨਿਕਟ ਬਿਭੀਖਣ ਗਇਓ ਅਗਾਰੀ, ਮੈਂ ਆਇਓ ਤੁਮਕੋ ਸੁਧਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਪੂਰਨ ਹੇ ਸਰਵ ਮੈਂ ਦੁਖ ਭੰਜਨ ਦੁਖ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਵਟੇ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ ਹੈਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪ੍ਰਭੂ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾਜੇ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਠਾਕੁਰ